ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਨ ਕੇ ਬ੍ਰਿਧ ਕੇ ਬਚਨ ਕੋ ਸਤਿਗੁਰ ਹਿਰਦੈ ਆਨੰਦ ਇਨਹੋ ਸੁਰਾਹਿਓ ਤਬ ਪਇਓ ਸ੍ਰੀ ਅਰਜਨ ਕੁਲ ਚੰਦ ਸੁਨ ਕੈ ਬ੍ਰਿਧ ਕੇ ਬਚਨ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ ਪ੍ਰਕਾਸ਼ ਸੇਵਾ ਦੇ ਨਾਲ ਗ੍ਰੰਥੀ ਸਾਹਿਬਾਨ ਦੀ ਰਾਹੀਂ ਕੋਈ ਸਮਾਂ ਗੁਰਬਾਣੀ ਦਾ ਪਾਠ ਜਾਪ ਹੋਇਆ ਹੈ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਕੋਈ ਸਮਾਂ ਕੀਰਤਨ ਹੋਇਆ ਹੈ ਜਿਹੜੇ ਕੋਈ ਮਾਈ ਭਾਈ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਰਹੇ ਗੁਰੂ ਮਹਾਰਾਜ ਦੇ ਚਰਨ ਛਣ ਵਿੱਚ ਸਜੇ ਹੈ ਜਿੰਨਾ ਕੁ ਸਮਾਂ ਉਹਨਾਂ ਨੇ ਗੁਰਬਾਣੀ ਦਾ ਕੀਰਤਨ ਸੁਣਿਆ ਲਾਹਾ ਲਿਆ ਹੈ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਰਾਹੀਂ ਸੋਹਣਾ ਪ੍ਰਸੰਗ ਚੱਲ ਰਿਹਾ ਹੈ ਜਿਸ ਤਰ੍ਹਾਂ ਆਪ ਜੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਨਾਲ ਆਪਣੇ ਤਾਇਆ ਸਹਾਰੀ ਨਾਲ ਉਹਨਾਂ ਦਾ ਪੁੱਤਰ ਦਾ ਵਿਆਹ ਜਾਣ ਕੇ ਲਾਹੌਰ ਸ਼ਹਿਰ ਵਿਖੇ ਜਿੱਥੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦਾ ਚੂਨਾ ਮੰਡੀ ਵਿਖੇ ਅਵਤਾਰ ਹੋਇਆ ਹੈ ਉੱਥੇ ਚਲੇ ਗਏ ਸਨ ਅਤੇ ਆਗਿਆ ਵਿੱਚ ਹੀ ਵੱਜੇ ਹੋਏ 3 ਸਾਲ ਤੱਕ ਉੱਥੇ ਰਹੇ ਅਤੇ 2 ਪ੍ਰੇਮ ਪਕਤ੍ਰਿਕਾ ਪਹਿਲਾਂ ਭੇਜੀਆਂ ਜਿਨ੍ਹਾਂ ਨੂੰ ਪ੍ਰਿਥੀ ਚੰਦ ਨੇ ਉਹ ਛਲ ਪ੍ਰੇਮ ਕਰਦਿਆਂ ਆਪਣੇ ਕੋਲ ਹੀ ਰੱਖ ਲਿਆ ਸੀ ਪਿਤਾ ਗੁਰੂ ਕੋਲ ਪਹੁੰਚਾਈਆਂ ਹੀ ਨਹੀਂ ਸਨ ਸਗੋਂ ਆਪਣੇ ਵੱਲੋਂ ਝੂਠ ਹੀ ਬੋਲ ਦਿੱਤਾ ਸੀ ਸਿੱਖ ਨੂੰ ਕਹਿ ਦਿੱਤਾ ਸੀ ਵੀ ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਪੱਤਰਿਕਾ ਪੜ੍ਹ ਲਈ ਹੈ। ਇੱਥੇ ਸਭ ਰਾਜੀ ਖੁਸ਼ੀ ਹੈ। ਪਿਤਾ ਗੁਰੂ ਜੀ ਨੇ ਕਿਹਾ ਵੀ ਅਰਜਨ ਦੇਵ ਜੀ ਨੂੰ ਕਹਿਣਾ ਵੀ ਉਹ ਲਾਹੌਰ ਹੀ ਟਿਕੇ ਰਹਿਣ, ਆਪਣੀ ਧਰਮਸ਼ਾਲਾ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਚਲਾਈ ਜਾਣ, ਅਤੇ ਇਸ ਤਰ੍ਹਾਂ ਹੀ ਸੰਗਤ ਦੇ ਦਰਸ਼ਨ ਹੀ ਸਾਡੇ ਦਰਸ਼ਨ ਹਨ। ਉਹ ਆਪਣੇ ਕੋਲ ਇਹਨੇ ਕਹਿ ਸੁਣ ਦਿੱਤਾ ਅਤੇ ਸਿੱਖ ਨੇ ਸਾਰਾ ਕੁਛ ਲਾਹੌਰ ਪਹੁੰਚ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸ ਦਿੱਤਾ ਕਿ ਮਹਾਰਾਜ ਤੁਹਾਡਾ ਵੱਡਾ ਭਰਾ ਜਦੋਂ ਪਹਿਲਾਂ ਪੱਤਰ ਲੱਗਿਆ ਸੀ ਉਸ ਵੇਲੇ ਵੀ ਮੈਨੂੰ ਥੋੜ੍ਹਾ ਜਿਹਾ ਭੁਲੇਖਾ ਪੈ ਗਿਆ, ਸੰਸਾ ਹੋਇਆ, ਹੁਣ ਤਾਂ ਦੂਜੀ ਵਾਰ ਲੈ ਕੇ ਗਿਆ ਬਿਲਕੁਲ ਹੀ ਸਪਸ਼ਟ ਹੋ ਗਿਆ ਵੀ ਅੰਤਰ ਖਾਤੇ ਉਹ ਤੁਹਾਡੇ ਨੂੰ ਬਹੁਤ ਈਰਖਾ ਦਵੈਸ਼ ਰੱਖ ਰਿਹਾ ਹੈ, ਤੁਹਾਨੂੰ ਨਹੀਂ ਚਾਹੁੰਦਾ ਵੀ ਇਹ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਜਾਣ। ਸੋ ਇਸ ਤਰ੍ਹਾਂ ਸੁਣ ਕੇ ਆਪ ਜੀ ਉਪਰਾਮ ਹੋਏ। ਇਹ ਤੀਸਰਾ ਪੱਤਰ ਆਪ ਜੀ ਨੇ ਪ੍ਰੇਮ ਪਿਆਰ ਵਿੱਚ ਪਰਾਗ ਵਿੱਚ ਆ ਕੇ ਲਿਖਿਆ ਅਤੇ ਸਿੱਖ ਨੂੰ ਸਤਰਕ ਕਰ ਦਿੱਤਾ ਵੀ ਇਹ ਪੱਤਰ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਹੀ ਰੱਖਣਾ ਤੇ ਨੇ, ਪ੍ਰਿਥੀ ਚੰਦ ਨੂੰ ਸਤਰਕ ਰਹਿਣਾ ਹੈ, ਬਚਾਅ ਕਰਨਾ ਹੈ, ਉਹਨੂੰ ਨਹੀਂ ਪਤਾ ਲੱਗਣ ਦੇਣਾ ਹੈ। ਕਿਉਂ ਇਹ ਮਹਾਰਾਜ ਦਾ ਬਚਨ ਮੰਨ ਕੇ ਤੀਜੀ ਵਾਰ ਆਪਣੇ ਪੁੱਤਰ ਲੈ ਕੇ ਗਿਆ ਹੈ। ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਦੀਵਾਨ ਵਿੱਚ ਬੈਠੇ ਹੈ, ਬਚਨ ਛੇਤੀ ਇਹ ਸਿੱਖ ਗਿਆ ਹੈ, ਮੱਥਾ ਟੇਕ ਕੇ ਮਹਾਰਾਜ ਦਾ ਪ੍ਰੇਮ ਪੁੱਤਰ ਅੱਗੇ ਰੱਖ ਦਿੱਤਾ ਹੈ। ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ ਇਹ ਪ੍ਰੇਮ ਪਿਆਰ ਪੁੱਤਰ ਪੜ੍ਹਿਆ ਹੈ ਤੇ ਆਪਦੇ ਨੇਤਰਾਂ ਵਿੱਚ ਵੀ ਜਲ ਆ ਗਿਆ ਵੀ ਸਾਹਿਬਜ਼ਾਦੇ ਸਾਡੇ ਵਿਛੋੜੇ ਕਰਕੇ ਇੰਨੇ ਉਪਰਾਮ ਹਨ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦ ਲਿਆ, ਉਹ ਪੱਤਰਿਕਾ ਦਿਖਾਈ ਹੈ, ਸੁਣ ਕੇ ਇਹ ਵੀ ਬਹੁਤ ਪ੍ਰਸੰਨ ਹੋਏ। ਫਿਰ ਉਸ ਵੇਲੇ ਕਿਹਾ ਵੀ ਤੁਸੀਂ ਕੱਲ੍ਹ ਨੂੰ ਸਵੇਰੇ ਲਾਹੌਰ ਚਲੇ ਜਾਓ ਅਤੇ ਸਾਹਿਬਜ਼ਾਦੇ ਨੂੰ ਅਦਬ ਸਤਿਕਾਰ ਸਹਿਤ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਆਓ। ਬਾਬਾ ਬੁੱਢਾ ਸਾਹਿਬ ਜੀ ਆਗਿਆ ਮੰਨ ਕੇ ਅਗਲੇ ਦਿਨ ਹੀ ਲਾਹੌਰ ਤੋਂ ਚੱਲਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਦੇ ਹੋਏ ਇੱਕ ਰਾਤ ਰਸਤੇ ਵਿੱਚ ਬਤੀਤ ਕਰਕੇ ਅਗਲੇ ਦਿਨ ਲਾਹੌਰ ਸ਼ਹਿਰ ਵਿਖੇ ਪਹੁੰਚ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਿਲੇ ਜਿਹੜੇ, ਅਤੇ ਆਪਣੇ ਵੱਲੋਂ ਕਿਹਾ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਕਰਕੇ ਮੈਂ ਤੁਹਾਨੂੰ ਹੁਣ ਮਹਾਰਾਜ ਕੋਲ ਲਿਜਾਣ ਵਾਸਤੇ ਲੈਣ ਲਈ ਆਇਆ ਹਾਂ। ਉਹ ਸੁਣ ਕੇ ਤਾਂ ਜੋ ਆਨੰਦ ਹੋਇਆ ਹੈ ਕੋਈ ਬਿਆਨ ਹੀ ਨਹੀਂ ਹੋ ਸਕਦਾ ਹੈ। ਫਿਰ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਸਾਰੀਆਂ ਸੰਗਤਾਂ ਨਾਲ ਮਿਲ ਜੁਲ ਕੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਰੱਥ ਉੱਪਰ ਚੜ੍ਹਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਆਏ। ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਜੋ ਆਪ ਜੀ ਨੂੰ ਬੇਅੰਤ ਖੁਸ਼ੀ ਪ੍ਰਾਪਤ ਹੋਈ ਉਹ ਸਾਰਾ ਪ੍ਰਸੰਗ ਆਪਾਂ ਸੁਣਿਆ ਪਿੱਛੇ। ਇਸੇ ਤਰ੍ਹਾਂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਜੀ ਨੂੰ ਕਿਹਾ ਜਦੋਂ ਦਾ ਤੁਸੀਂ ਗਏ ਹੋ ਸਿਰਫ ਇੱਕ ਪੱਤਰਿਕਾ ਭੇਜੀ ਹੈ ਅਤੇ ਲਿਖਿਆ ਉਹਦੇ 'ਤੇ ਤੀਆ ਅੰਕ ਹੈ, ਇਹਦਾ ਕਾਰਨ ਕੀ ਹੈ ਸਾਹਿਬਜ਼ਾਦੇ? ਆਪ ਜੀ ਵੱਲੋਂ ਹੱਥ ਜੋੜ ਕੇ ਕਿਹਾ ਗਿਆ ਕਿ ਮਹਾਰਾਜ ਆਪ ਅੰਤਰਜਾਮੀ ਸਭ ਕੁਝ ਜਾਣਦੇ ਹੋ, ਇਹ ਇੱਕ ਪੱਤਰਿਕਾ ਨਹੀਂ ਸਗੋਂ ਇਸ ਤੋਂ ਪਹਿਲਾਂ ਮਹਾਰਾਜ ਦੋ ਪੱਤਰਿਕਾ ਪਹਿਲਾਂ ਵੀ ਆਪਦੇ ਸਾਹਿਬਜ਼ਾਦੇ ਨੇ ਭੇਜੀਆਂ ਹਨ। ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਵੀ ਉਹ ਤਾਂ ਸਾਨੂੰ ਪ੍ਰਾਪਤ ਨਹੀਂ ਹੋਈਆਂ, ਜਿਹੜਾ ਸਿੱਖ ਲੈ ਕੇ ਆਇਆ ਸੀ ਉਹ ਕੋਲ ਹੀ ਬੈਠੇ ਉਹ ਬੋਲ ਪਿਆ, ਕਹਿੰਦਾ ਮਹਾਰਾਜ ਮੈਂ ਲੈ ਕੇ ਆਇਆ ਪ੍ਰਿਥੀ ਚੰਦ ਲੈਂਦਾ ਰਿਹਾ ਅਤੇ ਮੇਰੇ ਕੋਲ ਝੂਠ ਹੀ ਬੋਲਦਾ ਰਿਹਾ ਵੀ ਉਹਨਾਂ ਨੇ ਪੂਰੇ ਪੱਤਰਿਕਾ ਪੜ੍ਹ ਲਈਆਂ, ਰਾਜੀ ਖੁਸ਼ੀ ਹੈ, ਸੰਗਤ ਵਿੱਚ ਹੀ ਰਹਿਣਾ, ਸੰਗਤ ਦੇ ਦਰਸ਼ਨ ਹੀ ਸਾਡੇ ਦਰਸ਼ਨ ਹੈ, ਇਸ ਤਰ੍ਹਾਂ ਦੀਆਂ ਮਹਾਰਾਜ ਗੱਲਾਂ ਗੁੱਲਾਂ ਕਰਕੇ ਮੈਨੂੰ ਬੋਲਦਾ ਰਿਹਾ। ਦੋ ਵਾਰੀ ਆਇਆ ਤੁਹਾਡੇ ਦਰਸ਼ਨ ਤੁਹਾਡੀ ਹਜ਼ੂਰੀ ਵਿੱਚ ਨਹੀਂ ਉਹਨੇ ਪਹੁੰਚਣ ਦਿੱਤਾ ਹੈ। ਸੁਣ ਕੇ ਗੁਰੂ ਮਹਾਰਾਜ ਸੇਵਕ ਨੂੰ ਕਹਿਣ ਲੱਗੇ, ਪ੍ਰਿਥੀ ਚੰਦ ਨੂੰ ਹੁਣੇ ਬੁਲਾਓ, ਨਿਰਣਾ ਕਰੀਏ। ਇੱਕ ਉੱਥੇ ਇਸ਼ਨਾਨ ਕਰ ਰਿਹਾ ਸੀ, ਉੱਥੋਂ ਸੇਵਕ ਨੇ ਕਿਹਾ ਕਿ ਪਹੁੰਚ ਗਿਆ। ਫਿਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕਿਹਾ, ਇਹ ਪ੍ਰਿਥੀ ਚੰਦ ਤੇਰੇ ਛੋਟੇ ਭਰਾ ਅਰਜਨ ਦੇਵ ਦੀਆਂ ਦੋ ਪੁੱਤਰਿਕਾ ਆਈਆਂ, ਉਹ ਸਾਡੇ ਕੋਲ ਤਾਂ ਨੇ, ਕਿਉਂ ਨਹੀਂ ਪਹੁੰਚਾਈਆਂ? ਇਹ ਸਾਫ ਹੀ ਮੁੱਕਰ ਗਿਆ, ਕਹਿੰਦਾ ਜੀ ਕੋਈ ਪੁੱਤਰਿਕਾ ਨਹੀਂ ਆਈ। ਸਿੱਖ ਕਹਿ ਰਿਹਾ ਵੀ ਮੇਰੇ ਕੋਲ ਤੋਂ ਲਈਆਂ ਹਨ। ਇਹ ਅੱਗੋਂ ਕਹਿਣ ਲੱਗਾ ਵੀ ਮਹਾਰਾਜ ਐਵੇਂ ਇਲਜ਼ਾਮ ਲਾਉਂਦਾ, ਰਸਤੇ ਵਿੱਚ ਕਿਤੇ ਤੋਂ ਡਿੱਗ ਡੁੱਬ ਪਈਆਂ, ਹੁਣ ਮੇਰੇ ਜਿੰਮੇ ਮੜਦਾ ਹੈ। ਇਸ ਕਰਕੇ ਬਾਕੀ ਉਹ ਜਿਹੜੀਆਂ ਚਾਰ ਉਂਗਲਾਂ ਦੀਆਂ ਪੱਤਰਾ ਕਾਗਜ਼ ਸੀ, ਮੈਂ ਕਿਉਂ ਲੈ ਕੇ ਉਹਦਾ ਗੁੱਡਾ ਥੋੜ੍ਹਾ ਕਾਸ਼ ਵਿੱਚ ਚੜਾਉਣਾ ਸੀ। ਉਹ ਵੀ ਚੈੱਕ ਬੈਂਕ ਥੋੜ੍ਹਾ ਸੀ ਬੈਂਕ ਦਾ ਵੀ, ਜਿਹਦੇ ਨਾਲ ਵੀ ਕੋਈ ਮਾਇਆ ਮਿਲ ਜਾਂਦੀ, ਮੈਂ ਉੱਥੋਂ ਕੀ ਕਰਾਉਣਾ ਸੀ। ਉਹ ਬਹੁਤ ਕੁਛ ਊਲ ਚਲੂਲ ਬਕਿਆ। ਪਿਤਾ ਗੁਰੂ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਸਾਹਿਬਜ਼ਾਦੇ ਹੈਗੀ ਹੈ ਤਾਂ ਤੂੰ ਲਿਆ ਕੇ ਦੇ ਦੇ, ਨਹੀਂ ਤਾਂ ਗੱਲ ਵਿਗੜ ਜਾਏਗੀ। ਇਹ ਫਿਰ ਪਿਤਾ ਗੁਰੂ ਜੀ ਦਾ ਸਗੋਂ ਉਲਟਾ ਗਾਲੀ ਪੈ ਗਿਆ ਵੀ ਤੁਸੀਂ ਐਵੇਂ, ਤੂੰ ਤਾਂ ਮੇਰੇ ਸਿਰ ਮੜਦੇ ਆ ਇਹਦੇ ਮਗਰ ਲੱਗ ਕੇ। ਉਸ ਤੋਂ ਬਾਅਦ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਗੱਲਬਾਤ ਕਰਨ ਲੱਗ ਪਏ ਵੀ ਦੇਖੋ ਇਹ ਤਾਂ ਹੈ ਨਾ ਇਹੋ ਜਿਹਾ, ਇੱਧਰ ਜਿਹੜੇ ਛੋਟੇ ਸਾਹਿਬਜ਼ਾਦੇ ਹੈ ਇਹ ਤੁਸੀਂ ਪਰਖ ਹੀ ਲਏ ਹੋਣਗੇ ਵੀ ਇਹ ਗੁਣਾਂ ਵਿੱਚ ਮਹਾਨ ਹੈ, ਇਹ ਗੁਰਤਾ ਗੱਦੀ ਦੇ ਯੋਗ ਹਨ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਬੜੀ ਭਾਰੀ ਇਹਨਾਂ ਦੀ ਸਿਫਤ ਕਰ ਦਿੱਤੀ, ਕਹਿੰਦੇ ਮਹਾਰਾਜ ਆਪ ਨਾਲੋਂ ਹੋਰ ਕਿਹੜਾ ਸਿਆਣਾ ਹੈ। ਦੇਖੋ ਤੁਹਾਡੀ ਆਗਿਆ ਵਿੱਚ 3 ਸਾਲ ਲਾਹੌਰ ਰਹੇ, ਇਹਨਾਂ ਦੇ ਨਿੰਦਾ ਨਿਮਰਤਾ ਹੈ, ਭਾਵ ਭਗਤੀ ਹੈ, ਇਸ ਕਰਕੇ ਤੁਹਾਡੇ ਲਈ ਹਿਰਦੇ ਅੰਦਰ ਕਿੰਨੀ ਅਥਾਹ, ਕਿੰਨਾ ਸ਼ਰਧਾ ਭਾਵਨਾ, ਕਿੰਨਾ ਪ੍ਰੇਮ ਪਿਆਰ ਹੈ ਤੁਹਾਡੇ ਨਾਲ, ਉਹ ਇਹਨਾਂ ਦੀਆਂ ਪੱਤਰਿਕਾ ਤੋਂ ਹੀ ਮਹਾਰਾਜ ਸਪਸ਼ਟ ਹੋ ਰਿਹਾ ਹੈ। ਇਸ ਤਰ੍ਹਾਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਆਪਣੇ ਵੱਲੋਂ ਹਾਮੀ ਭਰ ਦਿੱਤੀ ਵੀ ਹਾਂ ਇਹ ਹਰ ਪੱਖ ਤੋਂ ਹਰ ਪਾਸੇ ਤੋਂ ਯੋਗ ਹੈ, ਸਰਵ ਗੁਣਾ ਸੰਪੰਨ ਹੈ, ਇਹਨਾਂ ਦੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਹੈ। ਜਿਵੇਂ ਬਾਬਾ ਬੁੱਢਾ ਸਾਹਿਬ ਤੋਂ ਸਭ ਕੁਛ ਸੁਣ ਕੇ ਫਿਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪ ਜੀ ਨੂੰ ਸਾਰੀਆਂ ਸੰਗਤਾਂ ਨੇ ਬੁਲਾ ਕੇ ਸਾਰਿਆਂ ਦੇ ਸਾਹਮਣੇ 5 ਪੈਸੇ ਇੱਕ ਨਾਲ ਲੀਰ ਰਹਿ ਕੇ ਅੱਗੇ ਰੱਖ ਕੇ ਮੱਥਾ ਟੇਕ ਕੇ ਗੁਰਤਾ ਗੱਦੀ ਦਾ ਤਿਲਕ ਦੇ ਦਿੱਤਾ ਸੀ। ਉਹ ਜਿਵੇਂ ਗੁਰਿਆਈ ਗੱਦੀ ਦਾ ਤਿਲਕ ਆਪ ਜੀ ਨੂੰ ਦਿੱਤਾ ਗਿਆ ਸੀ, ਉਹ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਆਉਂਦਾ ਸੀ, ਮਨ ਲਾ ਕੇ ਸੁਣੀਏ ਜੀ, ਸੁਣ ਕੇ ਬ੍ਰਿਦ ਕੇ ਬਚਨ ਕੋ, ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਸਤਿਗੁਰ ਹਿਰਦੈ ਆਨੰਦ। ਰਾਮਦਾਸ ਸਾਹਿਬ ਮਹਾਰਾਜ ਜੀ ਆਪਣੇ ਹਿਰਦੇ ਵਿੱਚ ਬਹੁਤ ਹੀ ਆਨੰਦ ਪ੍ਰਸੰਨ ਹੋਏ ਹਨ। ਇਨਹੋ ਸਰਾਹਿਓ ਤਬ ਪਇਓ, ਮਨ ਵਿੱਚ ਹੀ ਖਿਆਲ ਕਰਦੇ ਹੈ ਵੀ ਜਦੋਂ ਬਾਬਾ ਬੁੱਢਾ ਸਾਹਿਬ ਇਹਨਾਂ ਨੇ ਛੋਟੇ ਸਾਹਿਬਜ਼ਾਦੇ ਅਰਜਨ ਦੇਵ ਜੀ ਦੀ ਸਭ ਤਲਾਕ ਕਰ ਦਿੱਤੀ ਹੈ, ਤਦੋਂ ਇਹ ਕਹਿੰਦੇ ਸਭ ਤਰ੍ਹਾਂ ਕਰਕੇ ਹਰ ਪੱਖ ਤੋਂ ਯੋਗ ਹੋ ਗਏ ਕਿ ਮਹਾਨ ਬਣ ਗਏ ਹਨ ਸ੍ਰੀ ਅਰਜਨ ਕੁਲ ਚੰਦ। ਇਹ ਤਾਂ ਅਰਜਨ ਦੇਵ ਜੀ ਸਾਡੇ ਕੁਲ ਦੇ ਥੋੜ ਕੁਲ ਦੇ ਚੰਦਰਮਾ ਵਾਂਗ ਪ੍ਰਕਾਸ਼ ਕਰਨ ਵਾਲੇ, ਇਹਨੂੰ ਰੋਸ਼ਨ ਕਰਨ ਵਾਲੇ ਹੋਣਗੇ। ਚੌਪਈ ਵਰਤੀ ਦਿਨ ਹੋ ਬਹੁਤ ਗੁਰ ਆਈ। ਰਾਮਦਾਸ ਸਾਹਿਬ ਜੀ ਆਪਣੇ ਹਿਰਦੇ ਵਿੱਚ ਹੀ ਬਾਬਾ ਬੁੱਢਾ ਸਾਹਿਬ ਤੋਂ ਬਚਨ ਸੁਣ ਕੇ ਵਿਚਾਰ ਕਰ ਰਹੇ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਜ਼ਿੰਦਗੀ ਵਿੱਚ ਜੋ ਇਹ ਗੁਰਿਆਈ ਗੱਦੀ ਦੀ ਰੀਤੀ ਮਰਜ਼ਾਦਾ ਹੈ, ਸਾਰੀ ਕਹਿੰਦੇ ਵਰਤਦੀ ਰਹੀ ਹੁੰਦੀ ਰਹੀ ਹੈ, ਸਾਰ ਅਸਾਰ ਪਰਖ ਨਾ ਪਾਏ। ਬਾਬਾ ਬੁੱਢਾ ਸਾਹਿਬ ਵੀ ਸਾਰ ਕੀ ਹੈ, ਅਸਾਰ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਰੀਏ ਪਰਖਣਾ ਪਾਉਂਦੇ ਰਹੇ, ਪੀਖਿਆ ਕਰਦੇ ਰਹੇ, ਸਮਝਦੇ ਰਹੇ ਆ ਵੀ ਆ ਠੀਕ ਹੈ। ਦਾਤੂ ਅਤੇ ਦਾਸੂ ਦੀ ਵੀ ਪ੍ਰੀਖਿਆ ਇਹਨਾਂ ਦੇ ਸਾਹਮਣੇ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਸ੍ਰੀ ਚੰਦ ਅਤੇ ਲਖਮੀ ਚੰਦ ਦੀ ਵੀ ਇਹਨਾਂ ਦੇ ਸਾਹਮਣੇ ਪਰਖਣਾ ਹੋਈ ਹੈ। ਫਿਰ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਵੀ ਇਹ ਰਹੇ ਸਨ। ਮੋਹਨ ਅਤੇ ਮੋਹਰਾਂ ਦੀ ਇਹਨਾਂ ਨੇ ਪਰਖਣਾ ਕੀਤੀ ਹੈ, ਇਹਨਾਂ ਨੇ ਸਭ ਕਰਕੇ ਉਹ ਪ੍ਰੀਖਿਆ ਕੀਤੀ ਹੈ। ਚੰਗਾ ਮੰਦਰ ਹੈ, ਇਹਨਾਂ ਨੂੰ ਪੂਰੀ ਪਰਖ ਹੈ। ਮੁਖ ਜੋਹਰੀ ਜਬ ਹੈ ਜਵਾਹਰ, ਵਿਚਾਰਦੇ ਹਨ ਵੀ ਜਿਵੇਂ ਜਿਹੜਾ ਮੁਖੀ ਜੋਹਰੀ ਹੁੰਦਾ, ਜਦੋਂ ਉਹਦੇ ਸਾਹਮਣੇ ਕੋਈ ਜਵਾਹਰ ਆਦਿਕ ਕੀਮਤੀ ਹੈ ਲੈ ਕੇ ਆ ਜਾਂਦਾ ਹੈ। ਪਰਖ ਹੈ ਤਬ ਹੋਵੇ ਜਗ ਜਾਹਰ, ਕਹਿੰਦੇ ਰਾਜੇ ਦੀ ਸਭਾ ਦੇ ਵਿੱਚ ਜੋਹਰੀ ਜਿਹੜਾ ਮੁਖੀ ਹੁੰਦਾ ਜਵਾਹਰ ਨੂੰ ਪਰਖ ਦਿੰਦਾ ਹੈ, ਅਤੇ ਉਹ ਕਹਿ ਦਿੰਦਾ ਪਰਖ ਕੇ ਵੀ ਇਹ ਅਸਲੀ ਜਵਾਹਰ ਹੈ, ਇਹ ਐਵੇਂ ਕੱਚ ਦਾ ਹੀ ਨਹੀਂ ਹੈ, ਕੱਚ ਨਹੀਂ ਹੈ, ਨਕਲੀ ਨਹੀਂ ਹੈ। ਜਦੋਂ ਕਹਿੰਦੇ ਸੰਸਾਰ ਦੇ ਵਿੱਚ ਉਹ ਫਿਰ ਜਵਾਹਰ ਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਸਾਰੇ ਕਹਿੰਦੇ ਵੀ ਇਹ ਜੋਹਰੀ ਦਾ ਪਰਖਿਆ ਹੋਇਆ ਅਸਲੀ ਜਵਾਹਰ ਹੀ ਹੈ, ਇਹ ਐਵੇਂ ਕੋਈ ਕੱਚਾ ਜਿਹਾ ਪੱਥਰ ਹੈ ਨਹੀਂ ਹੈ। ਸ੍ਰੀ ਫਲ ਪੈਸੇ ਪੰਜ ਮੰਗਾਏ, ਇਸ ਤਰ੍ਹਾਂ ਵੀ ਬਾਬਾ ਬੁੱਢਾ ਸਾਹਿਬ ਜੀ ਜੋਹਰੀ ਵਾਂਗ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਵਾਹਰ ਵਾਂਗ ਹੈ, ਇਹ ਪਰਖ ਕੇ ਦੱਸ ਦਿੱਤਾ ਵੀ ਮਹਾਰਾਜ ਜਵਾਹਰ ਹੀ ਹੈ, ਇਹ ਪਿਰਥੀ ਚੰਦ ਵਰਗੇ ਨਹੀਂ ਹੈਗੇ, ਵੀ ਉਹ ਜਿਵੇਂ ਪੱਥਰ ਹੋਵੇ ਨਿਕੰਮਾ, ਵੀ ਉਹ ਨਹੀਂ, ਇਹ ਅਸਲੀ ਜਵਾਹਰ ਹੀ ਹੈ ਜੀ, ਠੀਕ ਹੈ। ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਤੋਂ ਸੁਣ ਕੇ ਪੰਜ ਪੈਸੇ ਅਤੇ ਇੱਕ ਨਾਲੀਰ ਮੰਗਾ ਲਿਆ ਹੈ। ਇਹਦਾ ਮਤਲਬ ਹੁੰਦਾ ਸੀ ਵੀ ਜਿਹੜਾ ਕੋਈ ਉਸ ਜਿਹੜਾ ਸਿਰ ਨਾਲੀਰ ਹੈ, ਉਸ ਜਿਵੇਂ ਸਿਰ ਹੁੰਦਾ ਹੈ, ਇਸਦੇ ਮੰਤਰ ਵਰਗਾ ਹੁੰਦਾ ਹੈ, ਜਿਹੜਾ ਸਿਰੀ ਫਲ ਅੱਗੇ ਰੱਖ ਕੇ ਮੱਥਾ ਟੇਕਣਾ, ਨਾਲੀਰ ਅੱਗੇ ਰੱਖਣਾ, ਯਾਨੀ ਜਿੰਨੇ ਸਿਰਾਂ ਵਾਲੇ ਹੈ ਤੁਹਾਡੇ ਅੱਗੇ ਝੁਕਾ ਦਿੱਤੇ, ਝੁਕ ਗਏ, ਜਿੰਨੇ ਸਿਰਾਂ ਵਾਲੇ ਤੁਹਾਡੇ ਤਾਬਿਆ ਹੈ, ਭਾਵੇਂ ਕੋਈ ਵੀ ਸਿਰ ਵਾਲਾ ਹੈ। ਇਸ ਤਰ੍ਹਾਂ ਉਹਨਾਂ ਸਿਰਾਂ ਵਾਲਿਆਂ ਵਿੱਚੋਂ ਹੁਣ ਤੁਸੀਂ ਸ਼੍ਰੋਮਣੀ ਉਹ ਸਭ ਤੁਹਾਡੇ ਤੋਂ ਨੀਵੇਂ ਹਨ, ਅਤੇ ਜਿਹੜੇ ਪੰਜ ਪੈਸੇ ਇਹਦੇ ਵਿੱਚ ਜਿੰਨੀ ਬਜ਼ੁਰਗੀ ਹੈ, ਜਿੰਨੀ ਮਾਇਆ, ਜਿੰਨੇ ਪਦਾਰਥ ਹੈ, ਇਹ ਆ ਜਾਂਦੇ ਵੀ ਇਹ ਤੁਹਾਡੀ ਆਗਿਆ ਵਿੱਚ ਜਿਹਨੂੰ ਮਰਜ਼ੀ ਦਿਓ, ਜਿਹਨੂੰ ਮਰਜ਼ੀ ਖੋਲੋ। ਇਸ ਤਰ੍ਹਾਂ ਆਪ ਜੀ ਨੇ ਪੰਜ ਪੈਸੇ ਤੇ ਇੱਕ ਨਾਲੀਰ ਮੰਗਾ ਲਿਆ ਹੈ। ਜਹ ਕਹਤੇ ਸਿੱਖ ਸਰਬ ਬੁਲਾਏ, ਉਹਨੂੰ ਬਾਹਰ ਜਿੱਥੇ ਕਿੱਥੇ ਕੋਈ ਤੰਬੂ ਲਾਈ ਬੈਠੇ ਸਿੱਖ ਸੇਵ ਸੀ ਜਾਂ ਘਰਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਸੀ, ਸਾਰਿਆਂ ਨੂੰ ਆਪਣੇ ਕੋਲ ਬੁਲਾ ਲਿਆ ਹੈ। ਸਭ ਸੰਗਤ ਕੋ ਮੇਲਾ ਪਇਓ, ਸਾਰੀਆਂ ਸੰਗਤਾਂ ਦਾ ਬੜਾ ਭਾਰੀ ਕਹਿੰਦੇ ਇਕੱਠ ਹੋ ਗਿਆ ਹੈ। ਚੌਹ ਦਿਸ਼ ਪਰ ਵਾਰਤ ਹੋਏ ਗਇਓ, ਚਾਰ ਸਵੇਰੇ ਸਿੱਖ ਸੰਗਤ ਜਿਨ੍ਹਾਂ ਨੇ ਘੇਰਾ ਕੱਤ ਲਿਆ ਹੈ। ਸਰਬ ਨਿਹਾਰਤ ਕਹਾਂ ਕਰਹਿੰਗੇ, ਸਾਰੇ ਗੁਰੂ ਕੇ ਸਿੱਖ ਸੇਵਕ ਨੀਜ ਲਾ ਕੇ ਤੱਕ ਰਹੇ ਹੈ ਵੀ ਗੁਰੂ ਰਾਮਦਾਸ ਸਾਹਿਬ ਜੀ ਪਿਤਾ ਹੁਣ ਕੀ ਕੁਝ ਕਰਨਗੇ। ਵੱਡ ਸੋ ਤੁਸੋਂ ਔਰ ਕ੍ਰੋਧ ਧਰਹਿੰਗੇ, ਸੰਗਤਾਂ ਨਵਾਨ ਇਹ ਵੀ ਗੱਲ ਆ ਰਹੀਆਂ ਵੀ ਜਿਹੜਾ ਵੱਡਾ ਸਪੁੱਤਰ ਹੈ ਉਹਦੇ ਤੇ ਸੈਨ ਸਤਿਗੁਰੂ ਰਾਮਦਾਸ ਸਾਹਿਬ ਜੀ ਗੁੱਸਾ ਹੀ ਧਾਰਨਗੇ, ਨਾਰਾਜ਼ ਹੀ ਹੋਣਗੇ। ਤਬ ਸ੍ਰੀ ਰਾਮਦਾਸ ਉੱਠ ਕਰਕੇ, ਜਦੋਂ ਸਾਰੀਆਂ ਸੰਗਤਾਂ ਸਭਾ ਵਿੱਚ ਪਹੁੰਚ ਗਈਆਂ, ਉਸ ਵੇਲੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉੱਠ ਕਰਕੇ ਸ੍ਰੀ ਫਲ ਆਰ ਪੈਸੇ ਕਰ ਧਰਕੇ, ਆਪਣੇ ਹੱਥਾਂ ਵਿੱਚ ਪੰਜ ਪੈਸੇ ਤੇ ਨਾਲੀਰ ਰੱਖ ਕੇ, ਤਿੰਨ ਪ੍ਰਦਰਸ਼ਨ ਕੋ ਤਬ ਦੀਨ, ਉਸ ਵੇਲੇ ਤਿੰਨ ਪ੍ਰਕਰਮਾਂ ਜਿਹੜੀਆਂ ਹਨ ਉਹ ਆਪਣੇ ਸਪੁੱਤਰ ਸਾਹਿਬਜ਼ਾਦੇ ਅਰਜਨ ਦੇਵ ਮਹਾਰਾਜ ਦੀਆਂ ਕੀਤੀਆਂ ਹਨ। ਸ੍ਰੀ ਅਰਜਨ ਸੁਤ ਲਾਇਕ ਚੀਨ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣਾ ਜਿਹੜਾ ਸਪੁੱਤਰ ਨੂੰ ਗੁਰਤਾ ਗੱਦੀ ਦੇ ਯੋਗ ਜਾਣਿਆ ਪਛਾਣਿਆ ਹੈ। ਤਿੰਨ ਆਗੇ ਧਰ ਮਸਤਕ ਟੇਕਾ, ਉਹਨਾਂ ਦੇ ਅੱਗੇ ਪੰਜ ਪੈਸੇ ਤਨਾਲੀਏ ਰੱਖ ਕੇ ਮੱਥਾ ਟੇਕਿਆ ਹੈ। ਅਤ ਆਨੰਦ ਭਾ ਜਲਦ ਵਿਵੇਕਾ, ਜੋ ਗਿਆਨ ਵਿਚਾਰ ਦੇ ਸਮੁੰਦਰ ਹਨ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਇਹਨਾਂ ਨੂੰ ਦੇ ਕੇ ਬੜਾ ਭਾਰੀ ਆਨੰਦ ਹੋਇਆ ਹੈ। ਪੁਨ ਸਤਿਗੁਰ ਕੀ ਆਇਸ ਪਾਏ, ਉਸ ਤੋਂ ਬਾਅਦ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਇਜਾਜ਼ਤ ਪਾ ਕੇ ਬੁੱਢਾ ਉੱਠਿਓ ਹਿਰਦੇ ਹਰ ਖਾਏ। ਬਾਬਾ ਬੁੱਢਾ ਸਾਹਿਬ ਜੀ ਆਪਣੇ ਹਿਰਦੇ ਵਿੱਚ ਬਹੁਤ ਹੀ ਖੁਸ਼ ਹੋਇਆ ਉੱਠ ਖੜੋਤਾ ਹੈ। ਭਰਿਓ ਭਾਗ ਭਾਗ ਸੋ ਭਾਲ ਜੋ ਨੀਕਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਮੱਥਾ ਹੈ ਬਹੁਤ ਹੀ ਚੰਗੇ ਭਾਗਾਂ ਨਾਲ ਭਰਿਆ ਹੋਇਆ ਹੈ। ਨਿਜ ਘਰ ਤੇ ਸੁੱਠ ਕੀ ਨਸ ਟੀਕਾ, ਉਸ ਭਾਗਾਂ ਭਰੇ ਮੱਥੇ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਸੋਹਣਾ ਤਿਲਕ ਦਾ ਜਿਹੜਾ ਟਿੱਕਾ ਹੈ ਉਹ ਲਾ ਦਿੱਤਾ ਹੈ। ਸਭ ਸੋ ਸਤਿਗੁਰ ਬਾਕ ਉਚਾਰੇ, ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਮੱਥੇ ਤੇ ਤਿਲਕ ਲਾ ਦਿੱਤਾ ਹੈ, ਉਦੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰੀਆਂ ਗੁਰਸਿੱਖ ਸੰਗਤਾਂ ਦੇ ਤਾਈਓ ਬਚਨ ਕਹੇ ਹਨ। ਸੁਣੋ ਸਿੱਖ ਸਭ ਤੁਮ ਗੁਰ ਪਿਆਰੇ, ਹੇ ਗੁਰੂ ਕੇ ਸਿੱਖੋ ਸੁਣੋ, ਤੁਸੀਂ ਸਾਰੇ ਸਤਿਗੁਰਾਂ ਨੂੰ ਸਤਿਗੁਰਾਂ ਦੇ ਪਿਆਰੇ ਹੋ। ਸ੍ਰੀ ਅਰਜਨ ਮਮ ਰੂਪ ਨਿਹਾਰ ਹੋ, ਸਾਡੀ ਆਗਿਆ ਹੈ ਵੀ ਅੱਜ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਸਾਡੇ ਸਪੁੱਤਰ ਸਨ ਇਹਨਾਂ ਨੂੰ ਸਾਡਾ ਸਰੂਪ ਹੀ ਤੱਕਣਾ ਹੈ। ਜਿਮ ਮੁਝ ਲਖ ਹੋ ਤਥਾ ਉਰ ਧਾਰ ਹੋ, ਇਸ ਤਰ੍ਹਾਂ ਤੁਸੀਂ ਸਾਨੂੰ ਜਾਣਦੇ ਰਹੋ ਇਸੇ ਤਰ੍ਹਾਂ ਨਿਰਣਾ ਕਰਕੇ ਇਹਨਾਂ ਨੂੰ ਜਾਣਨਾ ਹੈ। ਗੁਰਤਾ ਗਾਦੀ ਪਰ ਇਹ ਥਿਰਿਓ, ਕਿਉਂਕਿ ਅੱਜ ਗੁਰੂ ਨਾਨਕ ਸਾਹਿਬ ਦਾ ਜੋ ਗੁਰਤਾ ਗੱਦੀ ਦਾ ਤਖ਼ਤ ਹੈ ਉਹਦੇ ਤੇ ਇਹ ਟਿਕ ਗਏ ਹਨ। ਹਲਤ ਪਲਤ ਭਾਰ ਜੋ ਸਾਬਤ ਭਾਰ ਜੋ ਸਭ ਕਰੇ ਲੋਕ ਪ੍ਰਲੋਕ ਵੀ, ਜਿਹੜਾ ਕੋਈ ਆਪਣੇ ਪਿਆਰਿਆਂ ਗੁਰਸਿੱਖਾਂ ਦੀ ਸਹਾਇਤਾ ਕਰਨੀ ਉਹ ਜਿਹੜਾ ਭਾਰ ਹੈ ਸਭ ਕਹਿੰਦੇ ਇਹਨਾਂ ਦੇ ਸਿਰ ਤੇ ਰੱਖ ਦਿੱਤਾ ਹੈ। ਸੰਗਤ ਕੋ ਦੁੱਖ ਪਾਰ ਉਤਾਰ ਹੈ, ਜਿਹੜੀਆਂ ਗੁਰੂ ਕੀਆਂ ਸਿੱਖ ਸੰਗਤਾਂ ਉਹਨਾਂ ਨੂੰ ਦੁੱਖਾਂ ਤੋਂ ਪਾਰ ਇਹੀ ਲਗਾਉਣਗੇ। ਕਾਰਜ ਅਨਕ ਜਗਤ ਮਹਿ ਸਾਰ ਹੈ, ਅਨੇਕਾਂ ਜਿਹੜੇ ਕੰਮ ਕਾਜ ਹੈ ਸੰਸਾਰ ਵਿੱਚ ਗੁਰਸਿੱਖਾਂ ਦੇ ਇਹੀ ਕਹਿੰਦੇ ਸਮਰੱਥਾ ਨਾਲ ਅੰਤਰਤਾ ਜਾਮਤਾ ਨਾਲ ਸਵਾਰਨਗੇ ਸਹਿਤਾ ਕਰ ਕਰਕੇ। ਉਠੋ ਸਕਲ ਬੰਧਨ ਇਸ ਕੀ ਜੈ ਹੈ, ਇਸ ਕਰਕੇ ਗੁਰਸਿੱਖੋ ਵਾਰੀ ਵਾਰੀ ਉਠੋ ਸਾਰੇ ਤੇ ਸਾਰੇ ਇਹਨਾਂ ਨੂੰ ਮੱਥੇ ਨਮਸਕਾਰਾਂ ਕਰੀਏ। ਨਾਨਾ ਭਾਂਤ ਉਪਾਇਨ ਦੀ ਜੈ ਹੈ, ਤਰ੍ਹਾਂ ਦੀਆਂ ਜਿਹੜੀਆਂ ਆਪਾਂ ਭੇਟਾਵਾਂ ਉਹ ਵੀ ਨਾਲ ਇਹਨਾਂ ਨੂੰ ਭੇਟਾ ਕਰੀਏ। ਸੁਣ ਸਤਿਗੁਰ ਕੇ ਬਚਨ ਆਨੰਦੇ, ਗੁਰੂ ਕੇ ਸਿੱਖ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਬਹੁਤ ਹੀ ਆਨੰਦ ਹੋਏ। ਬੋਲਤ ਜੈ ਜੈਕਾਰ ਬਿਲੰਦੇ, ਬਹੁਤ ਹੀ ਹੇ ਗੁਰੂ ਰਾਮਦਾਸ ਸਾਹਿਬ ਤੁਹਾਡੀ ਜੈ ਹੋਵੇ, ਹੇ ਤੁਹਾਡੇ ਸਪੁੱਤਰ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਜੀਵੀ ਜੈ ਹੋਵੇ, ਜੈ ਜੈਕਾਰ ਹੋਵੇ, ਆਨੰਦ ਖੁਸ਼ ਹੋਏ ਜੈ ਜੈਕਾਰ ਬੋਲ ਰਹੇ ਸਾਰੇ ਹੀ। ਜਥਾ ਸ਼ਕਤ ਧਰ ਨਿਕਟ ਅਕੋਰ, ਇਸ ਤਰ੍ਹਾਂ ਕਿਸੇ ਵਿੱਚ ਸ਼ਕਤੀ ਹੈ ਉਹ ਜੀ ਭੇਟਾ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਰੱਖ ਕੇ ਹਜੂਰੀ ਵਿੱਚ ਰੱਖ ਕੇ ਨਮਸਕਾਰ ਕੀਨਸ ਕਰ ਜੋਰ, ਰਾਮਦਾਸ ਸਾਹਿਬ ਦੀ ਆਗਿਆ ਮੰਨ ਕੇ ਸਭ ਨੇ ਹੱਥ ਜੋੜ ਜੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਮਸਕਾਰਾਂ ਕੀਤੀਆਂ ਹਨ। ਉਤ ਸਭ ਸਭ ਸਿੱਖਨ ਮਹਿ ਹੋਵਾ, ਇਹਨੇ ਗੁਰੂ ਕੇ ਸਿੱਖ ਸੇਵਕ ਉਹਨਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੋਇਆ, ਬੜਾ ਚਾਹ ਚੜਿਆ। ਸ੍ਰੀ ਅਰਜਨ ਰਬ ਉਦਤ ਹੋਵਾ, ਗੁਰੂ ਅਰਜਨ ਦੇਵ ਮਹਾਰਾਜ ਜੀ ਜਿਵੇਂ ਸੂਰਜ ਚੜ੍ਹਦਾ ਸੂਰਜ ਚੜ੍ਹਦਾ ਸਭ ਨੂੰ ਖੁਸ਼ੀਆਂ ਹੋ ਜਾਂਦੀਆਂ ਹਨੇਰਾ ਦੂਰ ਤੋਂ, ਗੁਰੂ ਅਰਜਨ ਦੇਵ ਮਹਾਰਾਜ ਨੂੰ ਸੂਰਜ ਵਾਂਗੂ ਚੜ੍ਹਦਿਆਂ ਤੱਕਿਆ ਹੈ। ਦਾਸ ਧਾਮ ਰਸ ਬਿਕਸੇ ਬ੍ਰਿੰਦ, ਨੇ ਗੁਰੂ ਘਰ ਦੇ ਸਿੱਖ ਸੇਵਕ ਹੈ, ਕਬਲਾਂ ਵਾਂਗੂ ਹੈ, ਕਹਿੰਦੇ ਸਹੁਰੇ ਕਹਿੰਦੇ ਖਿੜ ਗਏ ਹਨ, ਖੁਸ਼ੇ ਹੋ ਗਏ ਹਨ। ਜਗਿਆਸੀ ਗਨ ਮੁਦਿਤ ਮਲਿੰਦ, ਜਿਹੜੇ ਕਹਿੰਦੇ ਮੁਕਤੀ ਦੀ ਇੱਛਾ ਵਾਲੇ ਗੁਰਸਿੱਖ ਹੈ, ਉਹ ਕਹਿੰਦੇ ਭੋਰਿਆਂ ਵਰਗੇ ਉਹ ਵੀ ਬਹੁਤ ਪ੍ਰਸੰਨ ਹੋ ਗਏ ਹਨ। ਮਹਾਦੇਵ ਪ੍ਰਿਥੀਏ ਔਰ ਆਸਾ, ਉਸ ਵੇਲੇ ਜਿਹੜਾ ਕਹਿੰਦੇ ਮਹਾਦੇਵ ਬੈਠਾ ਹੈ ਤੇ ਪ੍ਰਿਥੀ ਚੰਦ ਬੈਠਾ, ਉਹਨਾਂ ਦੇ ਹਿਰਦੇ ਵਿੱਚ ਜਿਹੜੀ ਕੋਈ ਆਸਾ ਹੈ ਸੀ। ਭਰਮ ਤਮ ਜੁਤ ਇਹ ਨਿਸਾ ਬਿਨਾਸਾ, ਕਹਿੰਦੇ ਭਰਮ ਦੇ ਹਨੇਰੇ ਦੇ ਸਮੇਂ ਤੇ ਬੜੀ ਭਾਰੀ ਕੁੱਪ ਹਨੇਰੀ ਰਾਤ ਸੀ, ਸਾਰੀ ਖਤਮ ਹੋ ਗਈ ਹੈ। ਇਹਨਾਂ ਨੂੰ ਵੀ ਇਹ ਭਰਮ ਸੀ, ਇਹ ਆਸਾ ਸੀ ਵੀ ਸ਼ਾਇਦ ਗੁਰਤਾਗ ਦੀ ਮੈਨੂੰ ਮਿਲੇ ਮਹਾਦੇਵ, ਆਸਾ ਜੀ ਰੱਖਦਾ ਸੀ। ਪ੍ਰਿਥੀ ਚੰਦ ਤਾਂ ਫਿਰ ਪੂਰੀ ਆਸਾ ਰੱਖ ਰਿਹਾ ਸੀ। ਇਹ ਭਰਮ ਰੂਪੀ ਜਿਹੜਾ ਹਨੇਰੇ ਦੇ ਸਹਿ ਤੇ ਰਾਜੀ ਪਈ ਸੀ ਨਾ, ਕਹਿੰਦੇ ਸਾਰੇ ਹੀ ਖਤਮ ਹੋ ਗਈ ਆਸਾ ਰੂਪ ਰਾਤ। ਇਨਕੇ ਪੱਖੀ ਉਡਗਨ ਦੁਰੇ, ਇਹ ਪ੍ਰਿਥੀ ਚੰਦ ਤੇ ਮਹਾਦੇਵ ਦੇ ਜਿਹੜੇ ਕੋਈ ਪੱਖਪਾਤ ਕਰਨ ਵਾਲੇ ਸੀ, ਇਹਨਾਂ ਦੇ ਧੜੇ ਦੇ ਲੋਕ ਜੇ ਸੀ ਪਾਰਟੀ ਦੇ, ਸਾਰੇ ਕਹਿੰਦੇ ਲੁਕ ਛਿਪ ਗਏ ਹਨ। ਨਿੰਦਕ ਪੇਚਕ ਮੁਖ ਦ੍ਰਿਗ ਜੁਰੇ, ਸੂਰਜ ਚੜਿਆ ਤਾਰੇ ਛਿਪ ਜਾਂਦੇ ਹੋ, ਪ੍ਰਿਥੀ ਚੰਦ ਦੇ ਪੱਕੀ ਜੇ ਤਾਰਿਆਂ ਨੂੰ ਲੁਕ ਗਏ ਹਨ। ਤੇ ਇਸੇ ਤਰ੍ਹਾਂ ਜਿਹੜੇ ਕੋਈ ਨਿੰਦਕ ਸਨ, ਉਹ ਉਲੂਆਂ ਵਰ ਗਏ ਸੀ, ਉਹ ਸਾਰਿਆਂ ਦੇ ਮੂੰਹ ਤੇ ਨੇਤਰ ਜੇ ਜੁੜ ਗਏ, ਬੰਦ ਹੋ ਗਏ ਹਨ। ਪ੍ਰਿਥੀ ਚੰਦ ਦੁੱਤ ਚੰਦ ਮਨਿੰਦ, ਪ੍ਰਿਥੀ ਚੰਦ ਹੈ ਕਹਿੰਦੇ ਉਹਦੀ ਜਿਹੜੀ ਸੋਭਾ ਸੀ, ਜਿਵੇਂ ਪੂਰਨਮਾਸੀ ਦਾ ਚੰਦਰਮਾ ਹੁੰਦਾ ਪਹਿਲਾਂ ਤਾਂ ਇਉਂ ਹੈ, ਐਸੀ ਜਿਵੇਂ ਸੂਰਜ ਚੜ੍ਹੇ ਵੀ ਚੰਦਰਮਾ ਦੀ ਚਾਨਣੀ ਫਿੱਕੀ ਪੈ ਜਾਂਦੀ, ਇਸ ਤਰ੍ਹਾਂ ਕਹਿੰਦੇ ਜਿਹੜੀ ਜਿਹੜੀ ਸ਼ੋਭਾ ਜੀ ਪਹਿਲਾਂ ਚੰਦਰਮਾ ਦੀ ਰੋਸ਼ਨੀ ਵਰਗੀ ਹੈ ਸੀ। ਫੀਕੋ ਪਰਿਓ ਤਿਸੀ ਛਿੰਨ ਮੰਦ, ਉਸ ਸਮੇਂ ਕਹਿੰਦੇ ਜਿਹੜੀ ਜਿਹੜੀ ਸ਼ੋਭਾ ਰੂਪ ਰੋਸ਼ਨੀ ਹੈ ਸਾਰੀ ਫਿੱਕੀ ਜੀ ਪੈ ਗਈ ਹੈ, ਸਾਰੀ ਸੋਭਾ ਖਤਮ ਹੋ ਗਈ ਇਸ ਦੀ। ਜਰ ਬਰ ਗਯੋ ਅਧਿਕ ਦੁੱਖ ਪਾਵਤ, ਜਦੋਂ ਮਹਾਰਾਜ ਨੇ ਗੁਰਤਾ ਗੱਦੀ ਦੇ ਦਿੱਤੀ ਹੈ, ਸਾਰੀਆਂ ਸੰਗਤਾਂ ਨੇ ਭੇਟਾਵਾਂ ਰੱਖ ਰੱਖ ਕੇ ਮੱਥੇ ਟੇਕਦੇ ਹੈ, ਪ੍ਰਿਥੀ ਚੰਦ ਤਾਂ ਸੜ ਮੱਚ ਗਿਆ ਹੈ, ਬੜਾ ਦੁੱਖ ਪਾ ਰਿਹਾ ਹੈ। ਨੀਵ ਗਰੀਬ ਘਰ ਬਸ ਨਾ ਬਸਾਵਤ, ਕਰਦਨ ਜੀ ਵਿਚਾਰੇ ਨੇ ਨੀਵੀਂ ਜੀ ਕਰ ਲਈ ਹੈ, ਕੋਈ ਬਸ ਨਹੀਂ ਚੱਲਦਾ ਇਸ ਦਾ। ਮਹਾਦੇਵ ਤੂਸ਼ਨ ਥਿਰ ਥਿਓ, ਦੂਸਰਾ ਜਿਹੜਾ ਇਹਦਾ ਛੋਟਾ ਭਰਾ ਮਹਾਦੇਵ, ਉਹ ਵੀ ਵਿਚਾਰਾ ਚੁੱਪ ਹੋ ਕੇ ਟਿਕਿਆ ਹੋਇਆ। ਹਰਖ ਨਸ਼ੋਕ ਹਿਰਦੈ ਕੁਛ ਕੀਓ, ਉਹਨੇ ਕਹਿੰਦੇ ਮਹਾਦੇਵ ਹੀ ਸੀ ਇਹਨੂੰ ਕੋਈ, ਵੀ ਮੈਨੂੰ ਜੇ ਗੁਰਤਾ ਮਦੀ ਮਿਲ ਜਾਂਦੀ ਫਿਰ ਇਹਨੇ ਖੁਸ਼ ਨਹੀਂ ਹੋਣ ਜਾਣਾ, ਜੇ ਹੋਰ ਨੂੰ ਕੋਈ ਦੇਤੀ ਕੋਈ ਸ਼ੋਕ ਨਹੀਂ ਹੈ, ਇਹਨੇ ਹਿਰਦੇ ਵਿੱਚ ਕੋਈ ਖੁਸ਼ੀ ਗਮੀ ਕੀਤੀ ਨਹੀਂ, ਇੱਕ ਸਮਾਨ ਹੀ ਰਿਹਾ ਮੌਜ ਨਾਲ ਬੈਠਾ। ਸੁਨ ਜਨਨੀ ਵੱਡ ਭਾਗਾ ਭਾਨੀ, ਇਹਦਰ ਵੱਡੇ ਭਾਗਾਂ ਵਾਲੀ ਜਿਹੜੀ ਮਾਤਾ ਭਾਨੀ ਜੀ, ਉਹ ਸੁਣ ਕੇ ਵੀ ਮੇਰੇ ਸਪੁੱਤਰ ਨੂੰ ਗੁਰੂ ਰਾਮਦਾਸ ਸਾਹਿਬ ਪਤੀ ਸਤਿਗੁਰਾਂ ਨੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਠਾ ਦਿੱਤਾ ਹੈ, ਸਾਰੀਆਂ ਸੰਗਤਾਂ ਨੂੰ ਇਹਨਾਂ ਦੇ ਅੱਗੇ ਝੁਕਾ ਦਿੱਤਾ। ਇਹ ਸਾਰੀ ਗੱਲ ਸੁਣ ਕੇ ਗੁਰ ਅਰਜਨ ਭਾ ਮੁਦਤ ਮਹਾਨੇ, ਮੇਰੇ ਸਪੁੱਤਰ ਗੁਰੂ ਅਰਜਨ ਦੇਵ ਜੀ ਗੁਰੂ ਹੋ ਗਏ ਹਨ ਤੇ ਬਹੁਤ ਹੀ ਪ੍ਰਸੰਨ ਹੋ ਗਈ ਹੈ। ਸਿਮਰਤ ਪਿਤਾ ਬਾਕ ਸੁਖ ਪਾਏਵ, ਪਿਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ ਸਨ ਵੀ ਇਹ ਭਾਰੀ ਗੁਰੂ ਹੋਣਗੇ, ਜਦੋਂ ਆਪ ਜੀ ਉਹ ਨਾਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਣਗ ਦੇ ਬਾਹੀ ਜੀ ਫੜ ਕੇ ਤੇ ਇਸ ਤਰ੍ਹਾਂ ਉਹ ਚਰਨ ਜਾਂ ਚੁੱਕ ਚੁੱਕ ਕੇ ਉੱਪਰ ਨੂੰ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਸ ਵੇਲੇ ਬੀਬੀ ਭਾਨੀ ਕੋਲ ਹੀ ਖੜੋਤੀ ਹੋਈ ਸੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਹਾ, ਹੈ ਦੋਤੇ ਅਰਜਨ, ਇੰਨੀ ਤੇਜ਼ੀ ਨਾ ਕਰੋ, ਇਹ ਗੁਰਤਾ ਗੱਦੀ ਦਾ ਜਿਹੜਾ ਤਖ਼ਤ ਹੈ ਨਾ ਆਪਣੇ ਪਿਤਾ ਕੋਲੋਂ ਲੈ ਲਿਓ, ਉਹ ਦੇਣਗੇ ਤੁਹਾਨੂੰ, ਹੁਣੇ ਨਾ ਇਹ ਚਰਨ ਜਾ ਪਿੱਪਣ ਕਿਤੇ ਹੁਣੇ ਗੱਦੀ 'ਤੇ ਬਹਿ ਜਾਈਏ। ਇਸ ਕਰਕੇ ਉਹ ਬੀਬੀ ਯਾਦ ਕਰ ਰਹੀ, ਜੋ ਪਿਤਾ ਗੁਰੂ ਜੀ ਨੇ ਬਚਨ ਕਹੇ ਸੀ ਉਹ ਅੱਜ ਸਾਰੇ ਸਫਲੇ ਹੋ ਗਏ ਹਨ। ਨਹੀਂ ਬੰਸਤੇ ਗੁਰਤਾ ਜਾਇਬ, ਉਹਨਾਂ ਨੇ ਇਹ ਵੀ ਬਚਨ ਕੀਤਾ ਸੀ ਵੀ ਇਸ ਪੁੱਤਰੀ ਜਿਹੜੀ ਗੁਰਤਾ ਗੱਦੀ ਹੈ ਤੁਹਾਡੀ ਸੋਹੜ ਬੰਸ਼ ਵਿੱਚੋਂ ਤੁਹਾਡੇ ਕੋਲੋਂ ਨਹੀਂ ਜਾਏਗੀ। ਜਦੋਂ ਆਪ ਜੀ ਚੁਬਾਰਾ ਸਾਹਿਬ ਵਾਲੀ ਜਗ੍ਹਾ ਇਸ ਤਰ੍ਹਾਂ ਸਮਾਧੀ ਵਿੱਚ ਸਥਿਤ ਸਨ ਅਤੇ ਉਹ ਜਿਹੜੀ ਕੋਈ ਮੰਜੀ ਦਾ ਪਾਵਾ ਜਾਂ ਉਹ ਕੋਈ ਅਸੀਂ ਉਹਦੀ ਖਸਤਾ ਹਾਲਤ ਦੀ ਹੋ ਗਈ, ਟੁੱਟਣ ਵਾਲਾ ਹੋ ਗਿਆ ਸੀ ਅਤੇ ਬੀਬੀ ਭਾਨੀ ਜੀ ਕੋਲ ਬੈਠੇ ਸਨ, ਦੇਖਿਆ ਵੀ ਇਹ ਕਿਤੇ ਐਸਾ ਨਾ ਹੋਵੇ ਪਾਵਾ ਜਮੇ ਟੁੱਟ ਕੇ ਬੈਠ ਜਾਏ ਅਤੇ ਪਿਤਾ ਗੁਰੂ ਜੀ ਦੀ ਸਮਾਧੀ ਖੁੱਲ ਜਾਏ, ਫਰਕ ਪਵੇਗਾ। ਉਸ ਵੇਲੇ ਕੋਲ ਬੈਠਿਆ ਛਟਾਪਟ ਆਪਣਾ ਹੱਥ ਹੀ ਦੇ ਦਿੱਤਾ ਸੀ ਉਸ ਪਾਵੇ ਦੇ ਟੁੱਟੇ ਦੇ ਹੇਠਾਂ ਅਤੇ ਉਹ ਦਵਾਜਾ ਪੈਣ ਕਰਕੇ ਸਰੀਰ ਦਾ ਫਿਰ ਉਹਦੇ ਵਿੱਚ ਖੂਨ ਭਰ ਗਿਆ, ਬਾਂਹ ਬੜੀ ਮੋਟੀ ਜਿਹੀ ਹੋ ਗਈ ਸਨ। ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਸ ਸਮਾਧੀ ਤੋਂ ਅਸਾਨ ਹੋਏ, ਦੇਖਿਆ ਸਪੁੱਤਰੀ ਕੋਲ ਬੈਠੀ ਹੈ, ਫਿਰ ਦੇਖਿਆ ਵੀ ਬਾਂਹ ਜੀ ਬੜੀ ਮੋਟੀ ਸਾਰੀ ਹੋਈ ਪਈ ਹੈ, ਕਹਿਣ ਲੱਗੇ ਇਸ ਪੁੱਤਰੀ ਕੀ ਕੀਤਾ? ਕਹਿਣ ਲੱਗੇ ਮਹਾਰਾਜ ਜਦੋਂ ਮੈਂ ਮੱਥਾ ਟੇਕਣ ਆਈ ਸੀ ਦੇਖਿਆ ਇਹ ਮੰਜੀ ਦਾ ਇਹ ਪੀੜ੍ਹੀ ਦਾ ਜਿਹੜਾ ਪਾਵਾਜ ਹੈ ਇਹ ਮਹਾਰਾਜ ਟੁੱਟਣ ਵਾਲਾ ਸੀ, ਮੈਂ ਵਿਚਾਰਿਆ ਵੀ ਕਿਤੇ ਟੁੱਟੀ ਨਾ ਜਾਏ ਅਤੇ ਇਸ ਤਰ੍ਹਾਂ ਪੀੜ੍ਹੀ ਜੀ ਹਿੱਲ ਚੁੱਲ ਨਾ ਜਾਏ, ਮੰਜੀ ਹਿੱਲ ਨਾ ਚੁੱਲ ਜਾਏ, ਅਤੇ ਫਿਰ ਮਹਾਰਾਜ ਮੈਂ ਆਪਣਾ ਹੱਥ ਹੇਠਾਂ ਦੇ ਦਿੱਤਾ ਸੀ, ਉਹ ਬੋਝ ਪੈਣ ਕਰਕੇ ਮਹਾਰਾਜ ਖੂਨ ਜਿਹਾ ਜੰਮ ਗਿਆ ਹੈ, ਇਸ ਕਰਕੇ ਬਾਂਹ ਦੀ ਐਸੀ ਹਾਲਤ ਹੈ। ਆਪ ਜੀ ਉਸ ਵੇਲੇ ਬਹੁਤ ਹੀ ਪ੍ਰਸੰਨ ਹੋ ਗਏ, ਕਹਿੰਦੇ ਸਪੁੱਤਰੀ ਮੰਗ ਜੋ ਕੁ ਮੰਗਣਾ ਹੈ। ਫਿਰ ਉਸ ਵੇਲੇ ਬੀਬੀ ਭਾਨੀ ਜੀ ਨੇ ਕਿਹਾ ਜੇ ਮਹਾਰਾਜ ਪ੍ਰਸੰਨ ਹੋਏ ਹੋ ਘਰ ਦੀ ਵਸਤੂ ਘਰ ਵਿੱਚ ਹੀ ਰਹਿ ਜਾਏ। ਕਹਿਣ ਲੱਗੇ ਵੀ ਹੈ ਤਾਂ ਇਹ ਸੇਵਕ ਦੀ ਦਾਤ ਹੀ ਹੈ, ਇਹ ਚੱਲਦਾ ਪ੍ਰਵਾਹ ਚੰਗਾ ਹੈ, ਤਾਂ ਤੂੰ ਉਹਨੇ ਕਹਿ ਦਿੱਤਾ ਤੇਰੀ ਸੇਵਕਾ ਦੇ ਵੀ ਇਸ ਤਰ੍ਹਾਂ ਜੋ ਵੀ ਤੇਰੀ ਅੰਸ਼ਵੰਸ਼ੀ ਹੈ ਵੀ ਇਹਦੇ ਵਿੱਚ ਜਿਹੜੀਆਂ ਉਕਰਾ ਉੱਕੇ ਆਈਆਂ ਹੋਈਆਂ ਉਹ ਤੇਰੀ ਅੰਸ਼ਵੰਸ਼ ਚੱਲੂਗੀ, ਉਹ ਪਰਖ ਵਿੱਚ ਪੂਰੀ ਉਤਰ ਜਾਊਗੀ, ਚੰਗਾ ਘਰ ਦੀ ਘਰੇ ਰਹਿ ਜਾਏਗੀ, ਫਿਰ ਤੁਹਾਡੇ ਘਰੇ ਗੱਦੀ ਰਹਿ ਜਾਏਗੀ। ਇਸ ਕਰਕੇ ਵੀ ਉਹ ਵੀ ਬੀਬੀ ਭਾਨੀ ਜੀ ਵੀ ਪਿਤਾ ਗੁਰੂ ਜੀ ਨੇ ਕਿਹਾ ਸੀ ਵੀ ਉਹ ਸਭ ਕੁਝ ਤੁਹਾਨੂੰ ਮਿਲੇਗਾ ਜੋ ਹਾਸਲ ਹੋ ਗਿਆ, ਯਤਨ ਯਥਾਰਥ ਹੋ ਗਏ ਹਨ। ਪਿਤਾ ਗੁਰੂ ਕੋ ਕਹਿਓ ਅਟਲ ਹੈ, ਪਿਤਾ ਗੁਰੂ ਜੀ ਨੇ ਕਿਹਾ ਸੀ ਬਚਨ ਉਹ ਅਟਲ ਹੀ ਹੈ, ਉਹਨਾਂ ਨੇ ਖੁਸ਼ ਹੋ ਕੇ ਕਿਹਾ ਸੀ ਵੀ ਘਰ ਦੀ ਵਸਤੂ ਘਰੇ ਰਹਿ ਜਾਏਗੀ, ਗੁਰਤਾ ਗੱਦੀ ਤੁਹਾਡੇ ਕੋਲ ਹੀ ਰਹੇਗੀ ਹੁਣ ਅੱਗੇ ਤੋਂ ਬਾਅਦ। ਚੱਲ ਹੈ ਸੁਮੇਰ ਨਹੀਂ ਸੋ ਚੱਲ ਹੈ, ਕਿਉਂਕਿ ਸੁਮੇਰ ਪਰਬਤ ਤਾਂ ਹਿਲ ਚੁੱਲ ਸਕਦਾ ਹੈ, ਪਿਤਾ ਗੁਰੂ ਜੀ ਦੇ ਜਿਹੜੇ ਬਚਨ ਉਹ ਨਹੀਂ ਇੱਧਰ ਉੱਧਰ ਹਿਲਚੁਲ ਹੋ ਸਕਦੇ, ਉਹ ਨਹੀਂ ਖਤਮ ਹੋ ਸਕਦੇ ਹਨ, ਇਹ ਤਾਂ ਹੁਣ ਸੋੜ ਵੰਸ ਸਾਡੇ ਘਰੇ ਸਭ ਕੁਛ ਰਹੇਗਾ। ਸਭਾ ਵਿਖੇ ਸ੍ਰੀ ਸਤਿਗੁਰ ਤਬੈ, ਇੱਧਰ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਸਭਾ ਵਿੱਚ ਬੈਠੇ ਸੀ ਤਦੋਂ ਬੈਠੇ ਚਾਹੁੰਦੇ ਸੰਗਤ ਸਭੈ, ਸਾਰੀਆਂ ਸੰਗਤਾਂ ਚਾਰ ਸਵੇਰੇ ਟਿਕੀਆਂ ਹੋਈਆਂ ਆਪ ਜੀ ਸਜ ਰਹੇ ਸਨ। ਸ੍ਰੀ ਅਰਜਨ ਸੁੱਤ ਕੀ ਦਿਸ਼ ਦੇਖ, ਸਵੇਰੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਸਪੁੱਤਰ ਅਰਜਨ ਦੇਵ ਮਹਾਰਾਜ ਜੀ ਤਰਫ ਤੱਕ ਕੇ ਕਹਿਓ ਬਾਕ ਮਨ ਮੁਦਤ ਵਿਸੇਖ, ਆਪਣੇ ਮਨ ਦੇ ਵਿੱਚ ਬਹੁਤ ਹੀ ਪ੍ਰਸੰਨ ਹੋ ਕਿਉ ਬਚਨ ਕਿਹਾ ਹੈ। ਹੋਤ ਸ਼ਬਦ ਕੇ ਚਤੁਰਥ ਪਦ ਸਾਹਿਬ, ਇਹ ਸਪੁੱਤਰ ਤੂੰ ਸਿਆਣਾ ਜਾਣਦਾ ਹੀ ਹੈ ਵੀ ਜਿਹੜਾ ਗੁਰਬਾਣੀ ਦਾ ਸ਼ਬਦ ਹੁੰਦਾ ਉਹਦੀਆਂ ਚਾਰ ਪੌੜੀਆਂ ਹੁੰਦੀਆਂ, ਕਰੇ ਤੀਨ ਇੱਕ ਚਹੀਅਤ ਹੈ ਅਬ, ਤੁਸੀਂ ਤਿੰਨ ਪੌੜੀਆਂ ਤਿੰਨ ਪਦਤਾ ਬਣਾਈ ਤੇ ਇੱਕ ਚੌਥਾ ਦੇਵੀ ਹੁਣ ਚਾਹੀਦਾ ਹੈ। ਰਚ ਹੋ ਸੁਬਦ ਸੁਭ ਨਿਕਟ ਹਮਾਰੇ, ਇਸ ਕਰਕੇ ਸਾਡੇ ਕੋਲ ਬੈਠ ਕੇ ਕਹਿੰਦੇ ਹੋ ਜਿਹੜਾ ਚੌਥਾ ਪਦ ਚੌਥੀ ਪੜੀ ਉਹ ਰਚਨਾ ਕਰੋ। ਪਾਵਾ ਹੋ ਸ਼ਬਦ ਭੋਗ ਮਤ ਧਾਰੇ, ਇਸ ਤਰ੍ਹਾਂ ਕਹਿੰਦੇ ਜਿਹੜਾ ਸ਼ਬਦ ਦਾ ਭੋਗ ਪਾ ਲੇ ਉਹ ਬੁੱਧੀ ਅੰਦਰ ਧਾਰਨ ਕਰਕੇ ਅੰਦਰ ਖਿਆਲ ਲਾ ਕੇ ਸ਼ਬਦ ਉਚਾਰ ਕੇ ਚੌਥਾ ਪਦ ਪੌੜੀ ਭੋਗ ਪਾ ਦਿਓ ਤੁਸੀਂ। ਜਿਸ ਕੋ ਜਗ ਮਹਿ ਸਿੱਖਿਆ ਕਨੇਰੇ, ਜੇ ਤੁਹਾਡੇ ਸ਼ਬਦ ਨੂੰ ਆਉਣ ਵਾਲੇ ਸੰਸਾਰ ਦੇ ਵਿੱਚ ਜਿੰਨੇ ਵੀ ਗੁਰੂ ਕੇ ਸਿੱਖ ਬਹੁ ਗਿਣਤੀ ਵਿੱਚ ਪਾਠ ਹੈ ਸੁਣ ਹੈ ਮੁੱਧ ਪਾਇਮ ਪਡੇਰੇ, ਇਹ ਸ਼ਬਦ ਨੂੰ ਪੜਿਆ ਕਰਨਗੇ ਸੁਣਿਆ ਕਰਨਗੇ ਤੇ ਬੜੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰਨਗੇ। ਇਸ ਕਰਕੇ ਹੁਣ ਸ਼ਬਦ ਹਰਿਆ ਵਿੱਚ ਪਹਿਲਾ ਹੀ ਸ਼ਬਦ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ ਇਹਨੂੰ ਬੇਅੰਤੀ ਪੜਿਆ ਜਪਜੀ ਤੋਂ ਬਾਅਦ ਬੇਅੰਤ ਗੁਰਸਿੱਖ ਇਹੀ ਪੜਦੇ ਹਨ। ਮੁਦਤ ਬ੍ਰਿਧ ਹੋਏ ਕਰ ਤਬ ਕਹੈ, ਪ੍ਰਸੰਨ ਹੋ ਕੇ ਤਦੋ ਕਹਿੰਦੇ ਹਨ ਸਤਿਗੁਰ ਬਾਕ ਉਚਿਤ ਹੀ ਹੈ। ਹਾਂ ਵੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹਨ ਵੀ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਸਾਹਿਬ ਦੇ ਬਚਨ ਯੋਗ ਹੀ ਹੈ, ਤੁਹਾਨੂੰ ਹੁਣ ਚੌਥੀ ਪੌੜੀ ਇਹਨਾਂ ਦੀ ਹਜ਼ੂਰੀ ਵਿੱਚ ਬੈਠਿਆਂ ਉਚਾਰਨ ਹੀ ਕਰ ਦੇਣੀ ਚਾਹੀਦੀ ਹੈ। ਸ੍ਰੀ ਅਰਜਨ ਸੁਣ ਕੇ ਤੇ ਸਮੋ, ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਤਦੋ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਰਚੇ ਉਸ ਪਦ ਪਿਤ ਕੋ ਕਰ ਨਮੋ, ਗੁਰੂ ਰਾਮਦਾਸ ਸਾਹਿਬ ਮਹਾਰਾਜ ਪਿਤਾ ਨੂੰ ਮੱਥਾ ਟੇਕ ਕੇ ਫਿਰ ਜਿਹੜਾ ਚੌਥਾ ਪਦ ਰਚਿਆ ਚੌਥੀ ਪੌੜੀ ਉਚਾਰਨ ਕੀਤੀ ਆਪ ਜੀ ਨੇ। ਸ੍ਰੀ ਮੁੱਖ ਵਾਕ ਭਾਗ ਹੋਆ ਗੁਰ ਸੰਤ ਮਿਲਾਇਆ, ਜਦੋਂ ਚੰਗੇ ਭਾਗ ਉਦੇ ਹੋ ਗਏ ਪ੍ਰਗਟ ਹੋ ਗਏ ਫਿਰ ਸੰਤ ਜੋ ਬਾਬਾ ਬੁੱਢਾ ਸਾਹਿਬ ਹੈ ਉਹਨਾਂ ਨੇ ਸਾਨੂੰ ਲਾਹੌਰ ਤੋਂ ਲਿਆ ਕੇ ਜੋ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਨਾਲ ਮਿਲਾ ਦਿੱਤਾ ਹੈ, ਜਾਂ ਜਦੋਂ ਚੰਗੇ ਭਾਗ ਉਦੇ ਹੈ ਤਾਂ ਗੁਰਾਂ ਨੇ ਜੋ ਸੰਤ ਬਾਬਾ ਬੁੱਢਾ ਸਾਹਿਬ ਉਹਦੇ ਨਾਲ ਮਿਲਾ ਦਿੱਤਾ, ਬਾਬਾ ਬੁੱਢਾ ਸਾਹਿਬ ਨੇ ਗੁਰਾਂ ਨਾਲ ਸਾਨੂੰ ਮਿਲਾ ਦਿੱਤਾ ਹੈ। ਸੰਤ ਦਾ ਅਰਥ ਅਕਾਲ ਪੁਰਖ ਵੀ ਕਰ ਲੈਂਦੇ ਹੈ, ਇਸ ਕਰਕੇ ਵੀ ਗੁਰਾਂ ਨੇ ਸਾਨੂੰ ਜਿਹੜਾ ਸੰਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਵੀ ਮਿਲਾ ਦਿੱਤਾ ਹੈ। ਪ੍ਰਭ ਅਬਿਨਾਸੀ ਘਰ ਮਹਿ ਪਾਇਆ, ਪ੍ਰਭੂ ਅਬਿਨਾਸੀ ਹੈ ਉਸਦਾ ਸਰੂਪ ਜੋ ਗੁਰੂ ਰਾਮਦਾਸ ਸਾਹਿਬ ਜੀ ਹੈ ਉਹ ਘਰ ਵਿੱਚ ਹੀ ਅਸੀਂ ਪ੍ਰਾਪਤ ਕਰ ਲਏ ਹਨ। ਸੇਵ ਕਰੀ ਪਲ ਚਸਾ ਨ ਵਿਛੜਾ, ਐਸੇ ਜੋ ਅਬਿਨਾਸੀ ਸਰੂਪ ਗੁਰੂ ਰਾਮਦਾਸ ਹੈ ਪਰਮੇਸ਼ਰ ਰੂਪ ਉਹਨਾਂ ਦੀ ਸੇਵਾ ਹੀ ਕਰੀ ਜਾਈਏ ਤੇ ਪਲ ਤੇ ਚਸਾ ਮੁਤਰ ਦਾ ਸਮਾਂ ਵੀ ਨਾ ਵਿਛੜਨਾ ਕਰੀਏ। ਉਹ 15 ਨਿਮਖਾਂ ਦਾ ਇੱਕ ਵਿਸਾ ਹੁੰਦਾ ਹੈ, 15 ਵਿਸਿਆਂ ਦਾ ਇੱਕ ਚਸਾ ਹੁੰਦਾ ਹੈ ਤੇ 30 ਚਸਿਆਂ ਦਾ ਇੱਕ ਪਲ ਹੁੰਦਾ ਹੈ। ਇਸ ਕਰਕੇ ਜਾਣੀ ਜਿਵੇਂ ਇੱਕ ਮਿੰਟ ਹੋਵੇ ਤੇ ਇੱਕ ਅੱਧਾ ਮਿੰਟ ਹੋਵੇ, ਇਸ ਤਰ੍ਹਾਂ ਇੱਕ ਜਿਹੜਾ ਪਲ ਹੈ ਉਹ ਮਿੰਟ ਦਾ ਸਮਾਂ ਸਮਝ ਲਓ। ਇਹ ਜਿਹੜਾ ਚਸਾ ਇਹ 30 ਅੱਧਾ ਕੁ ਸਮਾਂ ਸਮਝ ਲਓ, ਅੱਧਾ ਮਿੰਟ ਸਮਝ ਲਓ ਵੀ ਇਸ ਤਰ੍ਹਾਂ ਸੇਵਾ ਕਰੀ ਜਾਈਏ। ਪਲ ਦੇ ਵਿੱਚੋਂ ਜਿਹੜਾ ਚਸੇ ਦਾ ਸਮਾਂ ਅੱਧਾ ਕੁ ਪਲ ਵੀ ਨਾ ਵਿਛੜਨਾ ਕਰੀਏ। ਜਨ ਨਾਨਕ ਦਾਸ ਤੁਮਾਰੇ ਜੀ, ਗੁਰੂ ਰਾਮਦਾਸ ਸਾਹਿਬ ਮਹਾਰਾਜ ਅਸੀਂ ਆਪ ਜੀ ਦੇ ਦਾਸਾਂ ਦੇ ਦਾਸ ਹਾਂ ਜੀ। ਹਾਂ ਕੋਲੀ ਜੀਓ ਘੋਲ ਘੁਮਾਈ, ਮਹਾਰਾ ਕੋਲੀ ਬਾਰਨੇ ਜਾਂਦਾ ਆਪਣਾ ਜੀਓ ਜਿਹੜਾ ਉਹ ਵੀ ਘੋਲ ਘੁਮਾਉਂਦਾ ਬਾਰਨੇ ਫਿਰਨੇ ਕਰਦਾ। ਜਨ ਨਾਨਕ ਦਾਸ ਤੁਮਾਰੇ, ਮਹਾਰਾਜ ਤੁਹਾਡੇ ਦਾਸਾਂ ਦਾ ਦਾਸ ਹਾਂ ਜੀ। ਰਹਾਉ ਚੌਪਈ ਸ੍ਰੀ ਗੁਰ ਰਾਮਦਾਸ ਸੁਨ ਹਰਖੇ, ਤੁਹਾਡੇ ਜਿਹੜੇ ਦਾਸਾਂ ਦੇ ਦਾਸ ਹਨ ਉਹ ਤੋਂ ਵੀ ਵਾਰਨੇ ਫਿਰਨੇ ਜਾਂਦਾ ਆਪ ਤੋਂ ਵੀ। ਇਸ ਤਰ੍ਹਾਂ ਰਹਾਉ ਇਹ ਚੌਥੀ ਪੌੜੀ ਆਪ ਜੀ ਨੇ ਹਜ਼ੂਰੀ ਵਿੱਚ ਹੀ ਬੈਠਿਆਂ ਰਚ ਦਿੱਤੀ। ਸੁਣ ਸ੍ਰੀ ਰਾਮਦਾਸ ਸੁਣ ਹਰ ਖੇ। ਚੌਥੀ ਪੌੜੀ ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਹੀ ਪ੍ਰਸੰਨ ਹੋ ਗਏ, ਬਾਣੀ ਬਹੁਤ ਕਰਹਿਗੇ ਪਰਖੇ। ਜਦੋਂ ਇਸ ਵੇਲੇ ਆਪ ਜੀ ਨੇ ਬੈਠਿਆਂ ਪਰਖ ਕਰ ਲਈ, ਜਾਣ ਲਿਆ ਵੀ ਇਸ ਪੁੱਤਰ ਤਾਂ ਬਹੁਤ ਹੀ ਬਾਣੀ ਰਚਨਾ ਕਰਨਗੇ, ਬਹੁਤ ਹੀ ਬਾਣੀ ਇਹ ਉਚਾਰਨਗੇ। ਆਛੀ ਸਾਫ ਬਨਾਵਟ ਹੇਰੀ, ਇਹਨਾਂ ਦੀ ਜਿਹੜੀ ਬਾਣੀ ਹੈ ਬੜੀ ਚੰਗੀ ਹੈ, ਬੜੀ ਸਾਫ ਸੁਥਰੀ ਇਹਦੀ ਬਨਾਵਟ ਹੈ। ਭਾਵੇਂ ਸਾਫ ਸੁਥਰੀ ਬਾਣੀ ਹੈ, ਸੌਖਿਆ ਸਰਲ ਬਾਣੀ ਸਮਝ ਪੈਂਦੀ ਹੈ। ਰਚੀ ਤੁਰਤ ਨਹਿ ਲਾਗਸ ਦੇਰੀ, ਦੇਖੋ ਕਹਿੰਦੇ ਬਸ ਬਚਨ ਕਿਹਾ ਚਾਟੀ ਇਹਨਾਂ ਨੇ, ਆ ਬਾਣੀ ਰਚ ਦਿੱਤੀ ਹੈ, ਦੇਰੀ ਨੀ ਲੱਗਣ ਦਿੱਤੀ ਹੈ। ਸ੍ਰੀ ਮੁਖ ਤੇ ਸੁੱਤ ਸੋ ਫੁਰਮਾਏਵ, ਸਵੇਰੇ ਖੁਸ਼ ਹੋ ਕੇ ਆਪਣੇ ਸਵਾਏ ਮਾਨ ਮੁਖ ਤੋਂ ਪੁੱਤਰ ਅਰਜਨ ਦੇਵ ਮਹਾਰਾਜ ਜੀ ਦੇ ਸਾਥ ਕਿਹਾ, ਸਹਿਤ ਨਮਰਤਾ ਸ਼ਬਦ ਬਣਾ, ਇਸ ਪੁੱਤਰ ਜੋ ਤੁਸੀਂ ਸਾਡੀ ਹਜ਼ੂਰੀ ਵਿੱਚ ਬੈਠ ਕੇ ਨਿਮਰਤਾ ਸਹਿਤ ਦੇ ਸ਼ਬਦ ਬਣਾਇਆ ਹੁਣੇ ਹੁਣੇ, ਜਿਸ ਕੋ ਪਾਠ ਸੁਣ ਕਰੇ ਵਿਚਾਰਨ, ਇਸ ਨੂੰ ਗੁਰੂ ਕੇ ਸਿੱਖ ਪੜ੍ਹ ਕੇ ਸੁਣ ਕੇ ਵਿਚਾਰ ਕਰਨਗੇ, ਹਰੇ ਹੰਕਾਰ ਸਮੇਤ ਵਿਕਾਰਨ। ਉਹ ਕਹਿੰਦੇ ਜਿਹੜਾ ਸ਼ਬਦ ਹੈ ਹੰਕਾਰ ਦੇ ਸਮੇਤ ਵਿਕਾਰਾਂ ਨੂੰ ਗੁਰੂ ਕਾ ਸਿੱਖ ਨਾਸ ਕਰ ਲਿਆ ਕਰੇਗਾ, ਜਿਹੜਾ ਇਹ ਸ਼ਬਦ ਪੜਿਆ ਕਰੇਗਾ। ਹੱਥ ਜੋਰ ਪਿੱਤ ਤੇ ਸੁਣ ਬਾਣੀ, ਪਿਤਾ ਗੁਰੂ ਜੀ ਤੋਂ ਇਸ ਤਰ੍ਹਾਂ ਪ੍ਰਸੰਨਤਾ ਵਾਲੇ ਬਚਨ ਸੁਣ ਕੇ ਹੱਥ ਜੋੜ ਕੇ, ਅਤ ਅਧੀਨ ਹੋਏ ਬੰਧਨ ਠਾਨੇ, ਬਹੁਤ ਹੀ ਅਧੀਨ ਕਾ ਸਹਿਤ ਹੋ ਕੇ ਫੇਰ ਮੱਥਾ ਟੇਕਿਆ, ਕਰਨ ਕਰਾਵਨ ਤੁਮ ਹੀ ਅਹੋ, ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਕਰਨ ਵਾਲੇ ਵੀ ਤੁਸੀਂ ਹੋ, ਕਿਸੇ ਤੋਂ ਪ੍ਰੇਰ ਕੇ ਕਰਵਾਉਣ ਵਾਲੇ ਵੀ ਤੁਸੀਂ ਹੋ। ਮੈਂ ਅਨੁਸਾਰ ਸਦਾ ਜਿਮ ਕਹੋ, ਜਿਵੇਂ ਕਹੋਗੇ ਉਸੇ ਤਰ੍ਹਾਂ ਆਪ ਜੀ ਦੇ ਆਗਿਆ ਅਨੁਸਾਰੀ ਹੀ ਰਹਾਂਗਾ। ਸਭਾ ਉੱਠੀ ਜਬ ਨਿਜ ਨਿਜ ਥਾਨ, ਇਸ ਤਰ੍ਹਾਂ ਸਭਾ ਖੜੋਤੀ ਹੈ ਤੇ ਆਪੋ ਆਪਣੇ ਥਾਵਾਂ ਤੇ ਪਹੁੰਚੇ, ਸਭ ਸ਼ੁਭ ਕਰਤ ਬਖਾਰੇ, ਗੁਰੂ ਸਿੱਖ ਪਹੁੰਚ ਗਏ ਹੈ ਤੇ ਚੰਗਾ ਵੀ ਹੋਇਆ, ਬਹੁਤ ਵਧੀਆ ਹੋਇਆ, ਇੱਕ ਦੂਸਰੇ ਨੂੰ ਕਹਿ ਸੁਣ ਰਹੇ। ਭਾਈ ਬ੍ਰਿਧ ਸੋ ਪ੍ਰਿਥੀਆ ਮਿਲਿਓ, ਇਧਰ ਬਾਬਾ ਬੁੱਢਾ ਸਾਹਿਬ ਜੀ ਜਦੋਂ ਆਪਣੇ ਸਥਾਨ ਵੱਲ ਨੂੰ ਜਾਂਦੇ ਸੀ, ਰਸਤੇ ਵਿੱਚ ਕਹਿੰਦੇ ਬਾਬੇ ਬੁੱਢੇ ਸਾਹਿਬ ਨੂੰ ਪ੍ਰਿਥੀ ਚੰਦ ਮਿਲ ਪਿਆ, ਜਰ ਭਰ ਰਹੇ ਹੋ ਨਾ ਬਚ ਕੋ ਨਾ ਬਸ ਕੁਛ ਚੱਲਿਓ, ਸਰ ਮਚ ਗਿਆ ਹੈ ਤੇ ਬਸ ਇਹਦਾ ਕੋਈ ਚੱਲਿਆ ਨਹੀਂ ਹੈ। ਸੁਣ ਬੁੱਢੇ ਹਮ ਤੁਝ ਕੋ ਜਾਨ ਹੈ, ਜਦ ਸੜਿਆ ਮੁੱਚਿਆ ਬਾਬਾ ਬੁੱਢਾ ਸਾਹਿਬ ਨੂੰ ਬੋਲਿਆ, ਕਹਿੰਦੇ ਉਹ ਸੋਹਣੇ ਬੁੱਢਿਆ ਤੈਨੂੰ ਅਸੀਂ ਜਾਣਦੇ ਸਨ, ਗੁਰੂ ਨਾਨਕ ਸਮ ਮਹਿਮਾ ਮੰਨ ਹੈ, ਜਿਵੇਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਸੀ ਉਸੇ ਤਰ੍ਹਾਂ ਤੈਨੂੰ ਮੰਨਦੇ ਸੀ, ਵੀ ਇਹ ਤਾਂ ਤੂੰ ਮਹਾਰਾਜ ਭਰ ਗਈ ਹੈ। ਇਸ ਵਿਦ ਆਜ ਤੀਕ ਮਤ ਮੇਰੀ, ਸੁਣ ਲਾ ਬੁੱਢਿਆ ਅੱਜ ਤੱਕ ਮੇਰੀ ਜਿਹੜੀ ਅਕਲ ਬੁੱਧੀ ਇਸ ਤਰ੍ਹਾਂ ਦੀ ਸ਼ਰਧਾ ਵਾਲੀ ਸੀ, ਤੈਨੂੰ ਮੈਂ ਮਹਾਰਾਜ ਦੇ ਸਮਾਨ ਸਮਝਦਾ ਹੁੰਦਾ, ਰਹੀ ਨ ਅਬ ਸ਼ਰਧਾ ਕ੍ਰਿਤ ਹੇਰੀ, ਕਹਿੰਦੇ ਅੱਜ ਕਰਤੂਤ ਦੇ ਕੇ ਤਾਂ ਮੇਰੀ ਤਾਂ ਹੁਣ ਭੋਰ ਹੀ ਸ਼ਰਧਾ ਨੀ ਤੇਰੇ ਤੇ ਰਹੀ, ਰਹੇ ਉਹ ਸੰਗ ਸਭ ਹੀ ਸਤਿਗੁਰ ਕੇ, ਦੇਖ ਲਾ ਬਾਬਾ ਬੁੱਢਾ ਤੂੰ ਸਾਰੇ ਸਤਿਗੁਰਾਂ ਦੇ ਨਾਲ ਰਿਹਾ, ਗੁਰੂ ਨਾਨਕ ਕੋਲ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਕੋਲ ਵੀ, ਦੇਖਤ ਰਹੇ ਹੋ ਬਿਰਤਾਂਤ ਸੋ ਤੁਰ ਕੇ, ਤੁਰ ਤੋਂ ਆਦ ਤੋਂ ਮੁੜ ਤੋਂ ਲੈ ਕੇ ਗੁਰੂ ਘਰ ਦਾ ਸਾਰਾ ਕੁਝ ਜਿਵੇਂ ਹੁੰਦਾ ਰਿਹਾ ਉਹ ਸਭ ਕੁਝ ਤੂੰ ਇਹਨਾਂ ਅੱਖਾਂ ਨਾਲ ਵੇਖਦਾ ਰਿਹਾ। ਮੈਂ ਜੇਸ਼ਟ ਅਰ ਲਾਇਕ ਆਛੇ, ਮੈਂ ਤੂੰ ਜਾਣਦਾ ਹੀ ਹੈ ਵੀ ਮੈਂ ਵੱਡਾ ਪੁੱਤਰ ਸੀ ਗੁਰੂ ਰਾਮਦਾਸ ਸਾਹਿਬ ਦਾ, ਸਭ ਤਰ੍ਹਾਂ ਕਰਕੇ ਮੈਂ ਹਰ ਪੱਖ ਤੋਂ ਜੇ ਲੋਇਕ ਸੀ, ਯੋਗ ਸੀ। ਉਚਿਤ ਹੁਤੀ ਗੁਰਤਾ ਪਿਤ ਪਾਛੈ, ਗੁਰੂ ਜੀ ਦੇ ਬਾਅਦ ਕਹਿੰਦੇ ਗੁਰਤਾ ਗੱਦੀ ਮੈਨੂੰ ਮਿਲਣੀ ਯੋਗ ਹੈ ਸੀ ਗੱਲ, ਸੋ ਤੁਮਨੇ ਕੱਛ ਨਹੀਂ ਵਿਚਾਰਿਓ, ਵੀ ਬਾਬਾ ਬੁੱਢਿਆ ਤੂੰ ਆਪਣੇ ਹਿਰਦੇ ਵਿੱਚ ਕੋਈ ਮਾੜਾ ਮੋਟਾ ਵੀ ਨਹੀਂ ਸੋਚਿਆ, ਭਇਓ ਬ੍ਰਿਧ ਕੈ ਬੁੱਧ ਬਲ ਹਾਰਿਓ, ਤੂੰ ਕਹਿੰਦੇ ਬਹੁਤਾ ਬੁੱਢਾ ਹੋ ਗਿਆ ਜਾਂ ਬੁੱਧੀ ਦਾ ਬਲ ਹਾਰ ਗਿਆ, ਤੇਰੀ ਬੁੱਧੀ ਬੁੱਧ ਅਕਲ ਮਤ ਮਾਰੀ ਗਈ। ਪਿਤ ਤਾਂ ਗੁਰੂ ਨਾਮ ਇੱਕ ਬਣੇ, ਕਹਿੰਦੇ ਲੈ ਸੁਣ ਲਾ, ਜਿਹੜੇ ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਇੱਕ ਨਾਮ ਮਾਤਰ ਗੁਰੂ ਬਣੇ ਹੋਏ ਸੀ। ਮੈਂ ਵਿਵਹਾਰ ਚਲਾਵਤ ਕਨੇ, ਜਿਹੜੇ ਗੁਰੂ ਘਰ ਦੇ ਕੰਮ ਕਾਰ ਹੈ ਉਹ ਤਾਂ ਸਾਰੇ ਮੈਂ ਹੀ ਚਲਾਉਂਦਾ ਰਿਹਾ। ਸਭ ਵਿਦ ਕੀ ਬੁੱਧ ਤੂੰ ਮਮ ਜਾਣਤ, ਬਾਬਾ ਬੁੱਢਾ ਸਭ ਤਰ੍ਹਾਂ ਦੀ ਅਕਲ ਵੱਧ ਜਿਵੇਂ ਮੇਰੇ ਵਿੱਚ ਉਹ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਸੀ। ਸਭ ਸੰਗਤ ਗੁਰ ਮੋਹੇ ਅਨੁਮਾਨਤ, ਗੁਰੂ ਕੀਆਂ ਸਿੱਖ ਸੰਗਤਾਂ ਸਾਰੀਆਂ ਅਨੁਮਾਨ ਲਾਉਂਦੀਆਂ ਸੀ ਵੀ ਪਿਰਤੀ ਚਾਂਦੀ ਗੁਰਤਾ ਗਿੱਦੜ ਦਾ ਕੁਮਾਰ ਗੁਰੂ ਬਣੇਗਾ। ਕ੍ਰਿਤ ਅਚਾਨਕ ਇਹ ਕਿਆ ਕੀਨ, ਬਾਬਾ ਬੁੱਢਾ ਸਾਹਿਬ ਤੂੰ ਪਿਤਾ ਗੁਰੂ ਦੇ ਨਾਲ ਮਿਲ ਗਿਆ, ਸੰਚੇਤ ਕੀ ਕਰਤੂਤ ਜੀ ਕਰਦੀ ਹੋਏ, ਤੈ ਉਠ ਤੁਰਤ ਤਿਲਕ ਕਰ ਦੀਨ। ਪਿਤਾ ਗੁਰੂ ਜੀ ਨੇ ਪੰਜ ਪੈਸੇ ਨਾਲ ਗਿਰ ਰੱਖ ਕੇ ਮੱਥਾ ਟੇਕਾ, ਤੂੰ ਵੀ ਝੱਟ ਉੱਠ ਕੇ ਤਿਲਕ ਲਾਤ। ਮੈਂ ਨਿਜ ਬਲ ਤੋਂ ਦਿਉ ਉਲਟਾਏ, ਸੁਣ ਲਾ ਕਹਿੰਦੇ ਸੱਚ, ਮੈਂ ਆਪਣੇ ਬਲ ਨਾਲ ਬੁੱਧੀ ਨਾਲ ਤੁਹਾਡੀ ਕੀਤੀ ਕਰਤੀ ਉਲਟਾ ਦਊਂਗਾ। ਤਾਂ ਤੁਮਰੀ ਕਿਆ ਪਤ ਰਹਿ ਜਾਏ, ਬਾਬਾ ਬੁੱਢਿਆ ਫਿਰ ਤੇਰੀ ਭਲਾ ਕੀ ਇੱਜ਼ਤ ਅਵਰੋ ਰਹਿ ਜੋ ਜੋ ਤੁਹਾਡੀ ਕੀਤੀ ਮੈਂ ਉਲਟਾ ਪਲਟਾ ਦਿੱਤੀ। ਆਗੈ ਜੇਕਰ ਨਕਬੂ ਪਇਓ, ਦੇਖ ਲਾ ਪਹਿਲਾਂ ਬਾਕੀ ਗੱਲਾਂ ਬਥੇਰੀਆਂ ਹੁੰਦੀਆਂ ਰਹਿੰਦੀਆਂ, ਇਸ ਗੱਲ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ, ਕਿਤੇ ਗੱਲ ਹੀ ਨਹੀਂ ਚਿੱਤੀ ਸੀ ਵੀ ਪੱਤੀ ਚਾਨੋ ਛੱਡ ਕੇ ਗੁਰੂ ਅਰਜਨ ਦੇਵ ਨੂੰ ਗੁਰਤਾ ਗੱਦੀ ਤੇ ਬਿਠਾਉਣਾ, ਇਹ ਕਿਤੇ ਗੱਲ ਨਹੀਂ ਹੋਈ ਸੀ। ਤੁਰਤ ਅਨਚਿਤ ਕਹਾ ਕਰ ਦਿਓ, ਵੇ ਬਾਬਾ ਬੁੱਢਾ ਸਾਹਿਬ ਪਿਤਾ ਗੁਰੂ ਨਾਲ ਮਿਲ ਕੇ ਤੂੰ ਇਹ ਛੇਤੀ ਦੇਖੇ ਯੋਗ ਜੀ ਗੱਲ ਕੀ ਕਰ ਮਾਰੀ ਹੈ। ਜੇ ਪਿਤ ਰਿਸ ਕਰਕੇ ਇਮਠਾਨੀ, ਤੂੰ ਇਹ ਬਜ਼ੁਰਗ ਸੀ ਸਿਆਣਾ ਸੀ, ਜੇ ਪਿਤਾ ਕੋਈ ਗੁੱਸਾ ਜਾ ਕਰਕੇ ਮੈਨੂੰ ਕੋਈ ਇਹ ਨਹੀਂ ਜੋਗ ਜਾਣਦੇ ਸਨ। ਰੀਤ ਅਨੁਚਿਤ ਕਰਨ ਕੋ ਮਾਨੇ, ਇਹ ਅਯੋਗ ਜੀ ਰੀਤੀ ਕਰਨ ਵਾਸਤੇ ਉਹਨਾਂ ਨੇ ਮਨ ਵਿੱਚ ਮੰਨੀ ਵੀ ਇਹ ਯੋਗ ਕੀਤੀ ਹੈ। ਤਉ ਤੁਮਹੋ ਕੋ ਲਾਇਕ ਹੋਤੀ, ਤੂੰ ਤਾਂ ਸਿਆਣਾ ਸੀ ਬਜ਼ੁਰਗ ਸੀ, ਤੈਨੂੰ ਤਾਂ ਇਹ ਗੱਲ ਕਰਨੀ ਯੋਗੀ ਹੈ ਸੀ। ਸਮਝਾਵਨ ਕਹਿ ਕੇ ਸ਼ੁਭ ਮਤੀ, ਅਕਲ ਮਤ ਨਾਲ ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਨੂੰ ਤੂੰ ਸਮਝਾਉਂਦਾ ਵਜਾਉਂਦਾ। ਵੱਡ ਸੁੱਤ ਕੋ ਹੈ ਇਹੋ ਅਧਿਕਾਰ, ਕਹਿਣਾ ਸੀ ਹੇ ਗੁਰੂ ਰਾਮਦਾਸ ਸਾਹਿਬ ਜਿਹੜਾ ਗੁਰਤਾ ਗੱਦੀ ਦਾ ਅਹੁਦਾ ਹੈ ਤਾਂ ਵੱਡੇ ਪੁੱਤਰ ਦਾ ਹੱਕ ਬਣਦਾ, ਇਹਦਾ ਅਧਿਕਾਰ ਹੈ। ਕੌਣ ਸਭ ਬਿਦ ਲਾਇਕ ਨਿਰਧਾਰਾ, ਫੇਰ ਕਹਿੰਦੇ ਵੀ ਤੈਨੂੰ ਸਭ ਤਰ੍ਹਾਂ ਕਰਕੇ ਅਸੀਂ ਨਿਰਣਾ ਕਰਦੇ ਵੀ ਤੂੰ ਲਾਇਕ ਹੈ ਵੀ ਸਿਆਣਾ ਹੈ ਜੇ ਉਹ ਤੂੰ ਕਹਿੰਦਾ। ਪਿਤ ਕੇ ਹੋਵਤ ਸਭ ਵਿਵਹਾਰਾ, ਤੂੰ ਤਾਂ ਉਹ ਕਹਿਣਾ ਸੀ ਵੀ ਪਿਤਾ ਦੇ ਹੁੰਦਿਆਂ ਸਾਰੇ ਜਿਹੜੇ ਗੁਰੂ ਘਰ ਦੇ ਕੰਮ ਕਾਰ ਹੈ ਕਰੇ ਸੰਭਾਰਨ ਸੁਮਤ ਉਦਾਰਾ, ਕਹਿਣਾ ਸੀ ਦੇਖੋ ਗੁਰੂ ਰਾਮਦਾਸ ਹੈ ਵੱਡੇ ਪੁੱਤਰ ਨੇ ਸੇਠ ਮਤ ਨਾਲ ਸਾਰੇ ਗੁਰੂ ਘਰ ਦੇ ਸੰਭਾਲ ਇਹਨੇ ਅੱਗੇ ਹੋ ਕੇ ਸੰਭਾਲਣਾ ਕੀਤੇ। ਇਤਿਆਦਿਕ ਕਹਿ ਕਰ ਸਮਝਾਵ, ਇਸ ਤੋਂ ਲੈ ਕੇ ਇਹੋ ਜਿਹੇ ਬਚਨ ਕਹਿ ਕੇ ਤੂੰ ਮੇਰੇ ਪਿਤਾ ਗੁਰੂ ਜੀ ਨੂੰ ਸਮਝਾਉਣਾ ਵਜਾਉਣਾ ਸੀ। ਗੁਰਤਾ ਲਗ ਸੁੱਤ ਤੇ ਬਰ ਜਾਵਤ, ਗੁਰੂ ਰਾਮਦਾਸ ਸਾਹਿਬ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਦਿੰਦੇ ਸੀ, ਤੂੰ ਕਹਿ ਕੇ ਕਹਿੰਦੇ ਰੋਕਣਾ ਸੀ ਉਹਨਾਂ ਨੂੰ। ਤੁਮ ਕੋ ਉਚਿਤ ਹੁਤੀ ਇਹ ਰੀਤ, ਬਾਬਾ ਬੁੱਢਾ ਸਾਹਿਬ ਨੂੰ ਤੈਨੂੰ ਇਹ ਰੀਤੀ ਕਰਨੀ ਯੋਗ ਹੈ ਸੀ। ਤੋ ਸਿਆਣੋ ਸਮਝਤ ਸਭ ਚੀਤ, ਜਿੰਨੇ ਸਿਆਣੇ ਗੁਰਸਿੱਖ ਹੈ ਤੈਨੂੰ ਚਿੱਤ ਵੀ ਸਿਆਣਾ ਹੀ ਸਮਝ ਰਹੇ। ਸੋ ਬਾਤ ਨਕੀਨ ਸਨੀਕਾ, ਉਹ ਜਿਹੜੀ ਸਿਆਣਿਆਂ ਵਾਲੀ ਬਜ਼ੁਰਗਾਂ ਵਾਲੀ ਗੱਲ ਚੰਗੀ ਤਾਂ ਤੂੰ ਕੀਤੀ ਕਤਰੀ ਨਹੀਂ। ਤੋ ਉਠ ਦੀਨ ਤੁਰਤ ਹੀ ਟੀਕਾ, ਪਿਤਾ ਗੁਰੂ ਜੀ ਦੇ ਮਗਰ ਲੱਗ ਕੇ ਝਾਟੀ ਉੱਠ ਕੇ ਛੋਟੇ ਭਰਾ ਦੇ ਮੱਥੇ ਤਿਲਕ ਲਾਤਾ। ਤੂੰ ਕ੍ਰਿਤ ਕੋ ਕਿਆ ਨਿੰਦਾ ਨਾਹੀ, ਬਾਬਾ ਬੁੱਢਾ ਸਾਹਿਬ ਤੇਰੀ ਕਰਤੂਤ ਨੂੰ ਤੇਰੇ ਕਰਤੱਵ ਨੂੰ ਕੀ ਕੋਈ ਨਿੰਦਣਗੇ ਮੰਡਣਗੇ ਨਹੀਂ। ਜੇ ਸਿੱਖ ਸਿਆਣੇ ਸੰਗਤ ਮਾਹੀ, ਮੇਰੇ ਸੰਗਤਾਂ ਵਿੱਚ ਸਿਆਣੇ ਸਿਆਣੇ ਸਿੱਖ ਹੈ, ਕਿਹੜੀ ਕਿਹਾ ਕਰਤੂਤ ਨੂੰ ਨਿੰਦਣਗੇ ਭੰਡਣ ਨੀ ਬੜਾ ਨੀ ਆਖਣਗੇ। ਦੇਖ ਲਈ ਤੁਮਰੀ ਕਰਤੂਤ, ਅੱਜ ਤਾਂ ਵੀ ਮੈਂ ਸਾਹਮਣੇ ਬੈਠਿਆ ਬੁੱਢਿਆ ਤੇਰੀ ਕਰਤੂਤ ਜੀ ਤੱਕ ਲਈ। ਕਹਿਤ ਸੁਮਤ ਜੁਤ ਕੀਨ ਕਸੂਤ, ਕਹਿੰਦੇ ਲੋਕ ਕਹਿੰਦੇ ਸੀ ਬਾਬਾ ਬੁੱਢਾ ਸਾਹਿਬ ਬੜਾ ਸ੍ਰੇਸ਼ਟ ਮਤ ਵਾਲਾ, ਤੂੰ ਤਾਂ ਅੱਜ ਸਭ ਤੋਂ ਕਸੂਤੀ ਮਾੜੀ ਗੱਲ ਕੀਤੀ ਹੈ। ਅਬ ਮੈਂ ਘਰ ਹਾਂ ਨਿਤ ਉਤਸ਼ਾਹੂ। ਚੰਗਾ ਲੈ ਹੁਣ ਸੁਣ ਲਾ, ਕਹਿੰਦੇ ਹੁਣ ਮੈਂ ਬੜਾ ਭਾਰੀ ਸ੍ਰੇਸ਼ਟ ਮਤ ਨਾਲ ਕਰਾਂਗਾ। ਛੀਨ ਲੇ ਹੋ ਗਾਦੀ, ਲੇ ਹੂੰ ਗਾਦੀ ਤੇ ਸਪਾਹੂ। ਤੂੰ ਤਿੱਕਾ ਲਾਇਆ ਨਾ ਗੱਦੀ ਦੁਰਾਈ ਹੈ, ਕਹਿੰਦੇ ਉਹ ਤੋਂ ਸਭ ਕੁਛ ਖੋ ਖਿੱਚ ਲਵਾਂਗਾ। ਦਰਬ ਬ੍ਰਿੰਦ ਖਰਚਨ ਕਰ ਲੈ ਹਾਂ, ਮੇਰੇ ਕੋਲ ਮਾਇਆ ਬਹੁਤ ਹੈ, ਜਿੱਥੇ ਲੋੜ ਪਈ ਉੱਥੇ ਮੈਂ ਵੱਡੀ ਦੀ ਮਾਇਆ ਖਰਚ ਕਰਦੇ ਹਾਂ। ਸਭ ਕੀ ਕਰੀ ਉਲਟ ਅਬ ਦੈ ਹਾਂ। ਆ ਜਿਵੇਂ ਤੁਸੀਂ ਰਲ ਮਿਲ ਕੇ ਉਲਟੀ ਜੀ ਕੀਤੀ ਹੈ ਨਾ, ਸਾਰੀ ਮੈਂ ਉਲਟਾ ਦਿਆਂਗਾ ਇਹਨੂੰ। ਬ੍ਰਿਧ ਕਹਿਓ ਰਿਸ ਕਿਉਂ ਉਰ ਕਰੈ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਉਹ ਪ੍ਰਿਤੀ ਚੰਦ ਕਿਉਂ ਉਹਦੇ ਵਿੱਚ ਗੁੱਸਾ ਜਿਹਾ ਕਰਦਾ ਹੈ। ਪਿਤ ਸੇਵਾ ਮਹਿ ਨਹਿ ਚਿਤ ਧਰੈ। ਆ ਪਿਤਾ ਗੁਰੂ ਦੀ ਸੇਵਾ ਕਰਨ ਵਾਸਤੇ ਤੁਹਾਡੇ ਦੇ ਵਿੱਚ ਪ੍ਰੇਮ ਨਹੀਂ ਰੱਖਦਾ, ਆਕੜ ਕੰਨਾ ਬਣਿਆ ਹੋਇਆ। ਰੀਜਹਿ ਬਿਨਾ ਕਹੇ ਤੁਝ ਦੈ ਹੈ। ਪਿਤਾ ਗੁਰੂ ਜੀ ਦੀ ਪ੍ਰੇਮ ਨਾਲ ਸੇਵਾ ਕਰਦੀ, ਮੇਰੇ ਕਹਿਣ ਦੀ ਲੋੜ ਹੀ ਨਹੀਂ ਸੀ। ਕਹਿੰਦੇ ਉਹਨਾਂ ਨੇ ਖੁਸ਼ ਹੋ ਕੇ ਆਪੇ ਹੀ ਤੈਨੂੰ ਸਭ ਕੁਛ ਦੇ ਦੇਣਾ ਸੀ। ਜੇਕਰ ਲਾਇਕ ਕੋ ਪਿਖ ਲੈ ਹੈ। ਆ ਪਿਤਾ ਗੁਰੂ ਜੀ ਤੈਨੂੰ ਵੀ ਸੇਵਾ ਕਰਦਾ ਦੇਖ ਕੇ ਜੋਗ ਜਾਣ ਲੈਂਦੇ। ਕਰੈ ਬਖੀਲੀ ਹੱਥ ਨਿਆਵੈ। ਬਾਕੀ ਵੀ ਪ੍ਰਿਥੀ ਚੰਦ ਜੇ ਪਿਤਾ ਗੁਰੂ ਨਾਲ ਜਾਂ ਇਸੇ ਤਰ੍ਹਾਂ ਆਪਣੇ ਭਰਾ ਨਾਲ ਤੂੰ ਈਰਖਾ ਕਰੇਗਾ, ਤੇਰੇ ਹੱਥ ਕੁਝ ਨਹੀਂ ਆਉਣਾ ਹੈ। ਕਹਿ ਨਮਰਤਾ ਬਾਂਛਤ ਪਾਵੈ। ਜੇ ਕਿਤੇ ਪਿਤਾ ਗੁਰੂ ਜੀ ਦੇ ਅੱਗੇ ਨਿਮਰਤਾ ਗ੍ਰਹਿਣ ਕਰ ਲੈਂਦਾ, ਫਿਰ ਜੋ ਚਾਹੁੰਦਾ ਉਹ ਤੂੰ ਪਾ ਲੈਂਦਾ। ਪਿਤ ਕੋ ਕਹਿਓ ਨਾ ਮਾਨਿਓ ਨੀਕਾ। ਦੇਖ ਲਾ ਪਿਤਾ ਗੁਰੂ ਜੀ ਦਾ ਕਿਹਾ ਹੋਇਆ ਤੂੰ ਕੋਈ ਬਚਨ ਚੰਗਾ ਮੰਨਿਆ ਹੀ ਨਹੀਂ। ਜਾਂ ਤੇ ਨਹੀਂ ਭਇਓ ਤੁਬ ਟੀਕਾ। ਇਸੇ ਕਰਕੇ ਵੀ ਪ੍ਰਿਥੀ ਚੰਦ ਸੂਰਤਾ ਤੇਰਾ ਹੈ, ਤੂੰ ਉਹਨਾਂ ਦਾ ਵਚਨ ਚੰਗਾ ਮੰਨਦਾ ਨਹੀਂ ਰਿਹਾ ਹੈ। ਜੇ ਭਲਾ ਪਿਤਾ ਗੁਰੂ ਜੀ ਦਾ ਵਚਨ ਮੰਨ ਕੇ ਲਾਹੌਰ ਵੇ ਤੂੰ ਚਲਾ ਜਾਂਦਾ, ਉੱਥੇ ਰਹਿੰਦਾ ਉਹਨਾਂ ਦੀ ਆਗਿਆ ਵਿੱਚ, ਫਿਰ ਤੈਨੂੰ ਨਾ ਹੁੰਦਾ। ਇਸ ਕਰਕੇ ਇਹ ਵੀ ਤੂੰ ਚੰਗਾ ਕੰਮ ਨਹੀਂ ਕੀਤਾ। ਫਿਰ ਪੜੋ ਪੰਗਤੀ। ਜਾਂ ਤੇ ਨਹੀਂ ਭਇਓ ਤੁਬ ਟੀਕਾ। ਇਹ ਕਸੂਰਤਾ ਤੇਰੀ ਹੈ, ਜਿਸ ਕਰਕੇ ਤੇਰੇ ਮੱਥੇ ਤੇ ਵੀ ਮੈਂ ਟਿੱਕਾ ਨਹੀਂ ਦਿੱਤਾ, ਤੈਨੂੰ ਗੁਰਤਾ ਗੱਦੀ ਨਹੀਂ ਮਿਲੀ ਹੈ। ਗੁਰੂ ਪੁੱਤਰ ਤੁਮ ਵੱਡੀ ਵਡਾਈ। ਗੁਰੂ ਰਾਮਦਾਸ ਸਾਹਿਬ ਦਾ ਤੂੰ ਵੱਡਾ ਪੁੱਤਰ ਹੈ, ਤੇਰੀ ਵੱਡੀ ਵਡਿਆਈ। ਮਨ ਨੀਏ ਕਿਆ ਹੱਥ ਨਿਆਈ। ਇਹ ਸੰਗਤਾਂ ਵਿੱਚ ਸਤਿਕਾਰ ਯੋਗ ਹੈ, ਤੇਰੇ ਹੱਥ ਵਿੱਚ ਕੀ ਭਲਾ ਵਸਤੂ ਨਹੀਂ ਆ ਸਕਦੀ ਹੈ। ਜੇ ਭਲਾ ਗੁਰਤਾ ਗੱਡੀ ਹੱਥ ਨਹੀਂ ਆਈ ਤਾਂ ਫਿਰ ਕੀ ਆ, ਫਿਰ ਵੀ ਤੂੰ ਸਤਿਕਾਰ ਯੋਗ ਹੀ ਹੈ। ਕ੍ਰੋਧ ਬਿਖਾਦ ਛੋੜ ਸੁਖ ਪਾਵੋ। ਇਸ ਕਰਕੇ ਪ੍ਰਿਥੀ ਚੰਦ ਕ੍ਰੋਧ ਛੱਡ ਕੇ ਝਗੜਾ ਛੱਡ ਕੇ ਸੁਖ ਪਾ। ਪਿਤਾ ਕਰੇ ਤਿਮ ਉਰ ਹਰ ਖਾਵੋ। ਪਿਤਾ ਗੁਰੂ ਜੀ ਨੇ ਕਰ ਦਿੱਤਾ ਉਹਨੂੰ ਜੰਗਾ ਜਾਣ ਕੇ ਹਿਰਦੇ ਵਿੱਚ ਖੁਸ਼ ਹੋ। ਦੀਨ ਦੁਨੀ ਕੇ ਮਾਲਕ ਅਹੈ। ਗੁਰੂ ਰਾਮਦਾਸ ਸਾਹਿਬ ਜੀ ਤਾਂ ਲੋਕ ਪ੍ਰਲੋਕ ਦੇ ਮਾਲਕ ਹੈ। ਤਿੰਨ ਸਨਮੁਖ ਕੋ ਉੱਤਰ ਕਹੈ। ਸੋ ਵੀ ਉਹਨਾਂ ਦੇ ਸਾਹਮਣੇ ਕਹੋ ਕਿ ਕੋਈ ਜਵਾਬ ਕਹਿ ਸਕਦਾ ਵੀ ਆਏ ਨਾ ਕਰੋ ਓ ਕਰੋ ਜੀ। ਇਮ ਕਹਿ ਬ੍ਰਿਧ ਮੁਖ ਧਾਰੀ ਮੌਨ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਸਿਆਣੀ ਜੀ ਗੱਲ ਕਹਿ ਕੇ ਤੇ ਚੁੱਪ ਧਾਰਨ ਕਰ ਲਈ ਮੁਖ ਤੋਂ। ਪ੍ਰਿਥੀਆ ਜਾਏ ਪ੍ਰਵੇਸ਼ਿਓ ਭੌਨ। ਜਿਹੜਾ ਪ੍ਰਿਥੀ ਚੰਦ ਹੈ ਪਹਿਲਾਂ ਆਪਣੇ ਘਰੇ ਜਾ ਪ੍ਰਵੇਸ਼ ਹੋਇਆ। ਗਿਰਾ ਕਠੋਰ ਕਹਿਤ ਰਿਸ ਧਾਰੇ। ਰਸਤੇ ਵਿੱਚ ਜਾਂਦਾ ਹੋਇਆ ਗੁਰੂ ਕੇ ਮਹਿਲਾ ਬਨ ਨੂੰ ਕਹਿੰਦੇ ਬੜਾ ਇਹਦੇ ਵਿੱਚ ਗੁੱਸਾ ਜਾ ਧਾਰ ਕੇ ਕਰੜੇ ਬਚਨ ਕਹਿੰਦਾ ਜਾਂਦਾ ਹੈ। ਪਿਤ ਕੇ ਨਿਕਟ ਗਯੋ ਦੁਖ ਭਾਰੇ। ਕਹਿੰਦੇ ਪਿਤਾ ਗੁਰੂ ਜੀ ਦੇ ਕੋਲ ਚਲਿਆ ਗਰ ਭਾਰੀ ਦੁਖੀ ਹੋਇਆ ਔਖਾ ਹੋਇਆ। ਮੁਖ ਤੇ ਕਹਿਣ ਲਾਗ ਕੱਟ ਬਾਨੀ। ਮਹਾਰਾਜ ਕੋਲ ਜਾ ਕੇ ਮੁਖੋਂ ਬੜਾ ਕੌੜੇ ਬਚਨ ਕਹਿਣ ਲੱਗਿਆ। ਕਿਆ ਵਿਪਰੀਤ ਆਪਨੇ ਠਾਨੀ। ਪਿਤਾ ਗੁਰੂ ਜੀ ਕੀ ਆ ਤੁਸੀਂ ਬੈਠਿਆ ਬੈਠਿਆ ਅੱਜ ਉਲਟੀ ਰੀਤੀ ਜੀ ਕਰ ਦਿੱਤੀ। ਮੇਰੀ ਵਸਤ ਅਲਪ ਕੋ ਦਈ। ਜਿਹੜੀ ਵਸਤੂ ਮੈਨੂੰ ਦੇਣੀ ਬਣਦੀ ਸੀ ਉਹ ਕਹਿੰਦੇ ਛੋਟੇ ਨੂੰ ਤੁਸੀਂ ਦੇ ਦਿੱਤੀ। ਕੋ ਇਮ ਕਰ ਹੈ ਨਾ ਆਗੇ ਭਈ। ਅੱਗੇ ਪਹਿਲਾਂ ਕਿਤੇ ਗੱਲ ਹੋਈ ਹੈ ਕਿਵੇਂ, ਕੋਈ ਅੱਗੇ ਪਹਿਲਾਂ ਕਰਦਾ ਦੱਸੀ ਕਿਵੇਂ, ਗੱਲ ਕਿਤੇ ਹੋਈ ਹੈ ਕਿਵੇਂ, ਕੋਈ ਕਰਦਾ ਹੁੰਦਾ ਇਸ ਤਰ੍ਹਾਂ ਵੀ ਵੱਡੇ ਦੀ ਚੀਜ਼ ਛੋਟੇ ਨੂੰ ਕੋਈ ਦਿੰਦਾ ਹੁੰਦਾ ਹੈ? ਮੋਹ ਸੰਗ ਖੋਟ ਜਾਣ ਕੇ ਕਰਿਓ। ਹਾਂ, ਮੇਰੇ ਨਾਲ ਤਾਂ ਤੁਸੀਂ ਜਾਣ ਬੁੱਝ ਕੇ ਕਹਿੰਦੇ ਖੋਟਪਣਾ ਕੀਤਾ, ਮਾੜਾ ਕੀਤਾ। ਕੌਣ ਦੋਸ਼ ਲੱਖ ਕੇ ਪਰ ਹਰਿਓ। ਮੇਰੇ ਵੱਡੇ ਪੁੱਤਰ ਵਿੱਚ ਕਿਹੜਾ ਦੋਸ਼ ਉਗਣ ਜਾਣ ਕੇ ਮੈਨੂੰ ਤੁਸੀਂ ਛੱਡਤਾ, ਗੱਦੀ ਤੋਂ ਵਾਂਝਾ। ਜਿਸ ਪ੍ਰਕਾਰ ਤੁਮ ਮੁਝਸੋਂ ਠਾਣੇ। ਫਿਰ ਕਹਿਣ ਲੱਗਾ, ਲੈ ਸੁਣ ਲਓ, ਜਿਸ ਤਰ੍ਹਾਂ ਪਿਤਾ ਗੁਰੂ ਜੀ ਤੁਸੀਂ ਮੇਰੇ ਨਾਲ ਅੱਜ ਕੀਤੀ ਕਤਰੀ, ਇਸ ਕੋ ਫਲ ਦੇਖੋ ਅਗਵਾਨੀ। ਕਹਿੰਦੇ ਆਉਣ ਵਾਲੇ ਸਮੇਂ ਵਿੱਚ ਇਹਦਾ ਮਾੜਾ ਫਲ ਫਿਰ ਤੁਸੀਂ ਦੇਖੋਗੇ। ਦਰਬ ਬ੍ਰਿੰਦ ਅਬ ਮੋਹ ਸਮੀਪ। ਤੁਹਾਨੂੰ ਪਤਾ ਹੀ ਹੈ, ਜਿੰਨਾ ਧਨ ਪਦਾਰਥ ਹੈ ਸਾਰਾ ਮੇਰੇ ਕੋਲ ਹੀ ਹੈ। ਮਿਲਹਾ ਬਲੀ ਜੋ ਹੋਏ ਮਹੀਪ। ਜਿਹੜਾ ਕੋਈ ਤਕੜਾ ਰਾਜਾ ਮਹਾਰਾਜਾ ਹੋਊ ਉਹਨੂੰ ਜਾ ਕੇ ਮੈਂ ਮਿਲੂੰਗਾ ਪਹਿਲਾਂ। ਤੇ ਕਰ ਧਨ ਕੋ ਤਿਸ ਅਪਣਾਵਾਂ। ਉਹ ਰਾਜੇ ਮਹਾਰਾਜੇ ਨੂੰ ਧਨ ਵੱਡੀ ਦਾ ਦੇ ਕੇ ਮੈਂ ਆਪਣੇ ਬਲ ਦਾ ਕਰ ਲਵਾਂ। ਪਿਤ ਸੁਤ ਤੁਮ ਕੋ ਕਸ਼ਟ ਦਿਖਾਵਾਂ। ਇਹ ਕਹਿੰਦੇ ਉਹ ਰਾਜੇ ਰਾਹੀਂ ਤੁਹਾਡੇ ਪਿਤਾ ਨੂੰ ਵੀ ਤੁਹਾਨੂੰ ਵੀ ਤੁਹਾਡੇ ਪੁੱਤਰ ਨੂੰ ਦੋਹਾਂ ਨੂੰ ਕਹਿੰਦੇ ਦੁੱਖ ਦਿਖਾਵਾਂਗਾ, ਦੁਖੀ ਕਰਾਂ। ਜਬ ਤੁਮਰੋ ਬਸ ਚੱਲ ਹੈ ਨਾ ਕੋਈ। ਉਹ ਕਹਿੰਦੇ ਤੁਸੀਂ ਜੇਲ ਵਿੱਚ ਪਏ ਹੋਏ, ਤੁਹਾਡਾ ਕੋਈ ਵਾਹ ਵਾਸ ਬਸ ਨਾ ਚੱਲਿਆ। ਬਿਨਾ ਕਰੇ ਗੁਰਤਾ ਮੁਝ ਹੋਈ। ਤੁਹਾਡੇ ਬਿਨਾ ਕਹਿੰਦੇ ਗੁਰਤਾ ਗੱਦੀ ਦਿੱਤੇ ਤੋਂ ਬਗੈਰ ਮੇਰੇ ਘਰੇ ਕਹਿੰਦੇ ਗੁਰਤਾ ਗੱਦੀ ਹੋ ਜਾਊ, ਗੁਰਤਾ ਗੱਦੀ ਮੈਨੂੰ ਮਿਲ ਜਾਊਗੀ। ਇਤਿਹਾਦਿਕ ਝਗੜਾ ਬਹੁ ਠਾਣੇ। ਕਵੀ ਜੀ ਕਹਿੰਦੇ ਹੇ ਗੁਰਸਿੱਖੋ, ਇਸ ਤਰ੍ਹਾਂ ਇਹ ਪ੍ਰਿਥੀ ਚੰਦ ਨੇ ਬਹੁਤ ਹੀ ਪਿਤਾ ਗੁਰੂ ਰਾਮ ਨਾਲ ਤੇ ਮਾਤਾ ਪਾਨੀ ਨਾਲ ਵੀ ਝਗੜਾ ਜਾ ਕੀਤਾ, ਕੋਲ ਬੈਠਿਆਂ ਹੋਇਆ। ਤਿਸ ਪਰ ਸ੍ਰੀ ਗੁਰ ਸ਼ਬਦ ਬਖਾਨੇ। ਉਸ ਤੇ ਪਰਸਾਏ ਫਿਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਹ ਸਾਰੰਗ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ। ਜੋ ਕੋਈ ਮਾਤਾ ਭਾਨੀ ਜੀ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਿਆ ਹੋਇਆ ਪ੍ਰਿਥੀ ਚੰਦ ਪੁੱਤਰ ਨੂੰ ਸਮਝਾਉਣ ਵਾਸਤੇ ਲਫ਼ਜ਼ ਕਹੇ ਸੀ, ਉਹਨਾਂ ਲਫ਼ਜ਼ਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ਬਦ ਰੂਪ ਦੇ ਵਿੱਚ ਬਿਆਨ ਕਰ ਦਿੱਤਾ। ਉਹ ਜਿਵੇਂ ਵੀ ਸ਼ਬਦ ਵਿੱਚ ਕਿਹਾ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਪੜ੍ਹ ਲਵਾਂਗੇ। ਅੱਜ ਸਮਾਂ ਇੱਥੇ ਪੂਰਾ ਹੋ ਗਿਆ, ਇਸ ਕਰਕੇ ਇੱਥੇ ਸਮਾਪਤੀ ਹੈ ਜੀ। ਜਬ ਤੁਮਰੋ ਬਸ ਚੱਲ ਹੈ ਨਾ ਕੋਈ, ਬਿਨਾ ਕਰੇ ਗੁਰਤਾ ਮੁਝ ਹੋਈ। ਇਤਿਹਾਦਿਕ ਝਗੜਾ ਬਹੁ ਠਾਣੇ ਓ, ਤਿਸ ਪਰ ਸ੍ਰੀ ਗੁਰ ਸ਼ਬਦ ਬਖਾਨੇ ਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋ, ਆਏ ਪ੍ਰਭ ਸ਼ਰਣਾਂਗਤੀ ਕਿਰਪਾ ਨਿਦ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ ਤੁਮ ਠਾਕ